ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਸੰਤ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤਿਹੀ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੈ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਭੁਜੰਗ ਪ੍ਰਿਆਤ ਛੰਦ ਨਮੋ ਪਾਦ ਕੰਜੰ ਗੁਰੂ ਗਿਆਨ ਗਿਆਤਾ ਮਹਾ ਮੋਹ ਹੰਤਾ ਘਨਾਨੰਦ ਦਾਤਾ ਨਮੋ ਲੋਕ ਲੋਕੇਸ਼ਵਰ ਲੋਕ ਕਰਤਾ ਸਦਾ ਸਰਬ ਥਾਨ ਸਦਾ ਸਰਬ ਭਰਤਾ ਨਮੋ ਪਾਦ ਕੰਜੰ ਗੁਰੂ ਗਿਆਨ ਗਿਆਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਸੰਗਤ ਰੂਪ ਵਿੱਚ ਜੁੜ ਕੇ ਗੁਰੂ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੁਝ ਕੁ ਸਮਾਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹਦੇ ਸੁਣਦੇ ਹਾਂ, ਜੋ ਕਾਫੀ ਸਮੇਂ ਤੋਂ ਹੀ ਮੁੜ ਤੋਂ ਪ੍ਰਾਰੰਭ ਹੋਇਆ ਹੋਇਆ। ਉਸੇ ਪ੍ਰਸੰਗ ਵਿੱਚ ਹੀ ਜਿਵੇਂ ਸ੍ਰੀ ਲਹਿਣਾ ਜੀ ਖਡੂਰ ਸਾਹਿਬ ਤੋਂ ਚੱਲਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਦੀ ਚਰਨ ਛਣ ਚੱਲ ਕੇ ਆਏ, ਇੱਥੇ ਹੀ ਆਪ ਸਦਾ ਲਈ ਸੇਵਾ ਵਿੱਚ ਜੁੜ ਪਏ, ਆਗਿਆ ਵਿੱਚ ਰਹਿ ਕੇ ਈਸ਼ਰਾਂ ਹਮੇਸ਼ਾ ਆਪ ਜੀ ਦੀ ਪ੍ਰਸੰਨਤਾ ਦੇ ਪਾਤਰ ਬਣੇ ਰਹੇ। ਜਿਵੇਂ ਗੁਰਸਿੱਖਾਂ ਦੀ, ਸਪੁੱਤਰਾਂ ਦੀ, ਆਪ ਜੀ ਦੀ, ਗੁਰੂ ਨਾਨਕ ਸਾਹਿਬ ਜੀ ਨੇ ਉਹ ਧਾਨ ਰੂਪ ਧਾਰਨ ਕਰਕੇ ਪ੍ਰੀਖਿਆ ਕੀਤੀ, ਜਿਸ ਵਿੱਚ ਆਪ ਸਹੀ ਸਲਾਮਤ ਪੂਰੇ ਉਤਰੇ, ਉਹ ਆਪਾਂ ਸਾਰੇ ਪ੍ਰਸੰਗ ਪੜ੍ਹੇ ਸਣੇ ਨੇ। ਇਸ ਤਰ੍ਹਾਂ ਪੂਰੇ ਉਤਰਨ ਤੋਂ ਬਾਅਦ ਆਪ ਜੀ ਦੀ ਬੇਨਤੀ ਪ੍ਰਸੰਨਤਾ ਹੋ ਗਈ, ਬੇਨਤੀ ਖੁਸ਼ੀ ਹੋ ਗਈ। ਫਿਰ ਆਪ ਜੀ ਨੇ ਪ੍ਰਸੰਨ ਹੋ ਕੇ ਕਿਹਾ ਵੀ ਜੋ ਕੁਝ ਪੁੱਛਣਾ ਚਾਹੁੰਦੇ ਹੋ ਪੁੱਛ ਲਓ, ਜੋ ਜਾਣਨਾ ਸਮਝਣਾ ਚਾਹੁੰਦੇ ਹੋ ਸਮਝ ਲਓ। ਹੋ ਜਿਵੇਂ ਜਗਿਆਸੂ ਆਪਣੇ ਉਸ ਬ੍ਰਹਮ ਵਿਦਿਆ ਦਾਤੇ ਤੋਂ ਜੋ ਕੋਈ ਸ਼ੰਕਾਵਾਂ ਹਨ ਉਹਨਾਂ ਦਾ ਸਮਾਧਾਨ ਕਰਨ ਲਈ ਪ੍ਰਸ਼ਨ ਕਰ ਲੈਂਦਾ ਹੈ, ਪੁੱਛ ਪੜਤਾਲ ਕਰ ਲੈਂਦਾ ਹੈ। ਸੋ ਕਵੀ ਸੰਤੋਖ ਸਿੰਘ ਜੀ ਨੇ ਇਸੇ ਰੂਪ ਵਿੱਚ ਹੀ ਇਹ ਸਾਰਾ ਪ੍ਰਸੰਗ ਪ੍ਰਣ ਕੀਤਾ ਹੈ ਵੀ ਸੈਣਾ ਜੀ ਨੇ ਕਿਹਾ ਕਿ ਮਹਾਰਾ ਮੈਂ ਜਿਹੜਾ ਆਪਣਾ ਸਰੂਪ ਹੈ, ਆਪਣਾ ਆਪਾ ਹੈ, ਉਹਨੂੰ ਜਾਣਨਾ ਚਾਹੁੰਦਾ ਹਾਂ ਵੀ ਅਸਲ ਰੂਪ ਵਿੱਚ ਮੈਂ ਕੀ ਹਾਂ, ਉਹਦੀ ਲਖਤਾ ਕਰਾਓ। ਉਸ ਵੇਲੇ ਗੁਰੂ ਮਹਾਰਾਜ ਨੇ ਜੋ ਲਫ਼ਜ਼ ਕਹੇ ਸੀ ਉਹਨਾਂ ਲਫ਼ਜ਼ਾਂ ਨੂੰ ਕਵੀ ਸੰਤੋਖ ਸਿੰਘ ਜੀ ਨੇ ਆਪਣੀ ਬੁੱਧੀ ਮੁਤਾਬਕ ਕਹਿ ਦਿੱਤਾ ਹੈ ਕਿ ਮਹਾਰਾਜ ਨੇ ਵਿਦਾਂਤ ਮਤ ਅਨੁਸਾਰ ਕਿਹਾ ਵੀ ਜਿਹੜਾ ਨੀਤ ਕਰ ਨੀਤ ਨੀਤ ਕਰਕੇ ਸਾਖਿਆਤਕਾਰ ਹੁੰਦਾ ਹੈ, ਉਹ ਜਿਹੜਾ ਆਪਣਾ ਆਪਾ ਹੈ, ਭਾਵ ਇਹ ਸਰੀਰ ਵੀ ਨਹੀਂ ਆਤਮਾ, ਇਹ ਵੀ ਅਨਾਤਮਾ ਹੈ। ਇਹ ਸਰੀਰ ਅਨਮੈ ਜਿਹਦੇ ਵਿੱਚ ਕੋਸ਼ ਹੈ, ਅੰਨ ਦਾ ਪੜਦਾ ਹੈ, ਅੰਨ ਪੈਂਦਾ ਹੈ। ਇਹ ਤੋਂ ਅੱਗੇ ਸੂਖਮ ਸਰੀਰ ਹੈ ਸਰਾਰਾਂ ਤੱਤਾਂ ਦਾ, ਅੱਗੇ ਹੈ ਕਾਰਨ ਸਰੀਰ। ਇਹ ਤਿੰਨਾਂ ਸਰੀਰ ਨਹੀਂ ਤੇਰਾ ਆਪਣਾ ਆਪਾ ਆਤਮਾ। ਇਹਨਾਂ ਸਰੀਰਾਂ ਵਿੱਚ ਹੀ ਅੱਗੇ ਪੰਜ ਕੋਸ਼ ਹੈ, ਅਨਮੇ ਕੋਸ਼ ਹੈ, ਪ੍ਰਾਣਮੇ ਕੋਸ਼ ਹੈ, ਮਨੋਮੇ ਕੋਸ਼ ਹੈ, ਵਿਗਿਆਨਮੇ ਕੋਸ਼ ਹੈ, ਆਨੰਦਮੇ ਕੋਸ਼ ਹੈ। ਇਹ ਜਿਹੜਾ ਸਰੀਰ ਹੈ ਇਹ ਪੰਜ ਤੱਤਾਂ ਦਾ ਹੈ, ਅਤੇ ਪੰਜ ਜਿਹੜੇ ਤੱਤ ਹੈ ਉਹ ਕੀ ਪੰਚੀਕਰਨ ਰੂਪ ਵਿੱਚ ਹੋ ਜਾਂਦੇ ਹੈ, ਪੱਚੀ ਪ੍ਰਕਿਰਤੀਆਂ ਰੂਪ ਵਿੱਚ ਤਬਦੀਲ ਹੋ ਜਾਂਦੇ ਨੇ। ਉਹ ਵਿਚਾਰ ਚੰਦਰੋ ਦੇ ਵਿੱਚ ਥੋੜ੍ਹਾ ਜਿਹਾ ਇਹਦਾ ਪੰਚੀਕਰਨ ਦਾ ਨਿਰਣਾ ਬੜੇ ਸੋਹਣੇ ਢੰਗ ਨਾਲ ਕੀਤਾ ਹੈ, ਸਮਝਾਉਣ ਵਾਸਤੇ ਸਿਕੱਲਾ ਹੀ ਉਹਨਾਂ ਨੇ ਦ੍ਰਿਸ਼ਟਾਂਤ ਵਰਤਿਆ ਹੈ। ਚਲੋ ਕੱਲ ਆਪਾਂ ਉਹ ਪੰਚੀਕਰਨ ਦਾ ਨਿਰਣਾ ਜਿਹਾ ਨਹੀਂ ਕੀਤਾ ਸੀ, ਅੱਜ ਥੋੜ੍ਹਾ ਜਿਹਾ ਕਰ ਲੈਂਦੇ ਹਾਂ। ਜਿਸ ਤਰ੍ਹਾਂ ਕੋਈ ਪੰਜ ਜਾਣੇ ਪੰਜ ਖੁਰਬੂਜੇ ਜੇ ਲੈ ਲੈਣ ਅਤੇ ਉਹ ਖਾਣ ਦੇ ਸਮੇਂ ਪਹਿਲਾਂ ਤਾਂ ਉਹ ਖੁਰਬੂਜੇ ਦੇ ਦੋ ਹਿੱਸੇ ਜੇ ਕਰ ਲੈਣ, ਦੋ ਫੜਾਂ ਜੀਆਂ ਕਰ ਲੈਣ, ਫਿਰ ਜਿਹੜੀ ਇੱਕ ਹਿੱਸਾ ਹੈ ਇੱਕ ਉਹ ਫੜ ਜੀ ਉਹਦੇ ਚਾਰ ਹਿੱਸੇ ਕਰ ਲੈਣ, ਚਾਰ ਫੜੀਆਂ ਜੀਆਂ ਬਣਾ ਲੈਣ। ਇਸ ਤਰ੍ਹਾਂ ਜਾਣੇ ਪੰਜੇ ਜਾਣੇ ਇੱਕ ਇੱਕ ਹਿੱਸਾ ਤਾਂ ਸਬੂਤਾ ਰੱਖਣ, ਬਾਕੀ ਦੂਜੇ ਹਿੱਸੇ ਦੀਆਂ ਚਾਰ ਚਾਰ ਫੜੀਆਂ ਕਰ ਲੈਣ। ਫਿਰ ਜਿਹੜੇ ਚਾਰ ਹਿੱਸੇ ਕੀਤੇ ਨਾ ਇੱਕ ਹਿੱਸੇ ਦੇ, ਉਹਨਾਂ ਤੋਂ ਇੱਕ ਇੱਕ ਫੜੀ ਉਹ ਦੂਜਿਆਂ ਨੂੰ ਦੇਈ ਜਾਏ ਚੌਹਾਂ ਨੂੰ। ਇਸ ਤਰ੍ਹਾਂ ਜਿਹੜੇ ਦੂਜੇ ਉਹ ਇਹਨੂੰ ਦੇਈ ਜਾਣ ਇੱਕ ਇੱਕ ਹਿੱਸਾ ਚੌਹਾਂ ਜਾਣਿਆਂ ਨੂੰ, ਇੱਕ ਤਾਂ ਫਿਰ ਜਿਹੜਾ ਹਿੱਸਾ ਨਾ ਸ਼ੁੱਧ ਰਹਿ ਗਿਆ, ਪੂਰਾ ਰਹਿ ਗਿਆ ਅੱਧਾ, ਬਾਕੀ ਜਿਹੜਾ ਉਹਦੇ ਵਿੱਚੋਂ ਕੋਈ ਉਹ ਚਾਰ ਫਾੜੀਆਂ ਕਰਕੇ ਉਹਨੂੰ ਤਕਸੀਮ ਕੀਤਾ ਹੈ, ਉਹ ਫਿਰ ਇੱਕੋ ਖਰਬੂਜੇ ਹੁਣ ਚਾਰ ਫਾੜੀਆਂ ਕਰ ਲਈ, ਇੱਕ ਤਾਂ ਇੱਕ ਫਾੜਾ ਜਿਹਾ ਰਹਿ ਗਿਆ ਨਾ ਵੱਡਾ, ਚਾਰ ਹੋ ਗਏ ਪੰਜ ਹੋ ਗਏ। ਇਸ ਤਰ੍ਹਾਂ ਜਿਹੜਾ ਨਹੀਂ ਉਹਨੂੰ ਉਹ ਹਿੱਸਾ ਦਿੱਤਾ ਉਹ ਸ਼ੁੱਧ ਭਾਵ ਹੈ ਤੱਤ ਦਾ, ਜਾਣੀ ਅਸਲੀ ਜਿਹੜਾ ਉਹ ਖਰਬੂਜਾ ਸੀ ਨਾ ਅੱਧਾ ਉਹ ਤਾਂ ਕੋਲ ਰਹਿ ਗਿਆ ਨਾ, ਅੱਧਾ ਹੀ ਉਹਦੇ ਤਕਸੀਮ ਕੀਤਾ ਹੈ ਦੂਜਿਆਂ ਨੂੰ ਦਿੱਤਾ ਹੈ। ਇਸ ਤਰ੍ਹਾਂ ਜਿਹੜੇ ਪੰਜ ਤੱਤ ਹੈ ਇਹਨਾਂ ਵਿੱਚੋਂ ਜਿਹੜੇ ਅੱਧਾ ਹਿੱਸਾ ਹੈ ਉਹਦੇ ਚਾਰ ਚਾਰ ਹਿੱਸੇ ਬਣਾ ਕੇ ਇੱਕ ਇੱਕ ਨੂੰ ਦਿੱਤਾ ਹੈ, ਅਤੇ ਚੌਹਾਂ ਨੇ ਜਦੋਂ ਇੱਕ ਦੂਸਰੇ ਨੂੰ ਇੱਕ ਇੱਕ ਹਿੱਸਾ ਦੇ ਦਿੱਤਾ ਹੈ ਚੌਂ ਹਿੱਸੇ ਕਰਕੇ, ਫਿਰ ਉਹ ਉਹਦੇ ਕੋਲ ਵੀ ਉਹ ਪੂਰੇ ਹੀ ਹੋ ਜਾਂਦੇ ਨਾ, ਅਤੇ ਉੱਧਰ ਖਰਬੂਜਾ ਉਹ ਤਕਸੀਮ ਕਰਦੇ ਉਹ ਫਾੜੀਆਂ ਇੱਕ ਇੱਕ ਦੂਸਰੇ ਨੂੰ ਦੇਈ ਜਾਣ ਅਤੇ ਉਹ ਪੂਰਾ ਹੀ ਬਣ ਜਾਂਦਾ, ਪਰ ਉਹ ਰਲਾ ਮਿਲਤਾ ਹੋ ਗਿਆ ਨਾ। ਅਤੇ ਜਿਹੜਾ ਨਹੀਂ ਉਹਨੇ ਹਿੱਸਾ ਉਹ ਫਾੜੀਆਂ ਕੀਤੀਆਂ ਉਹ ਹਿੱਸਾ ਤਾਂ ਫਿਰ ਵੱਖਰਾ ਰਹਿ ਗਿਆ ਨਾ। ਇਹ ਜਿਹੜਾ ਤੱਤ ਦਾ ਨਹੀਂ ਤਕਸੀਮ ਕੀਤੀ, ਨਹੀਂ ਫਾੜੀਆਂ ਕੀਤੀਆਂ, ਉਹ ਸ਼ੁੱਧ ਭਾਗ ਹੈ। ਅਤੇ ਉਹ ਜਿਹੜਾ ਸ਼ੁੱਧ ਭਾਗ ਹੈ, ਸ਼ੁੱਧ ਹਿੱਸਾ ਹੈ, ਉਹਨੂੰ ਕਹਿੰਦੇ ਹੈ ਪੰਜਾਂ ਤੱਤਾਂ ਦੀ ਸਤੋ ਅੰਸ਼। ਵੀ ਉਹ ਪੰਜਾਂ ਤੱਤਾਂ ਦਾ ਜਿਹੜਾ ਸ਼ੁੱਧ ਭਾਗ ਹੈ, ਜਿਹੜਾ ਨਹੀਂ ਤਕਸੀਮ ਹੋਇਆ, ਉਹਦੇ ਵਿੱਚ ਅੰਤਕਰਨ ਪੈਦਾ ਹੁੰਦਾ ਹੈ। ਸਤੋ ਭੂਤ ਅੰਸਨ ਕੀ ਜੋ ਹੈ ਤਾਤੇ ਅੰਤਕਰਨ ਪੈਓ ਹੈ। ਇਹ ਭਰਤਰੀ ਵਿਰਾਗ ਸ਼ਤਕ ਦੇ ਵਿੱਚ ਥੋੜ੍ਹਾ ਜਿਹਾ ਖੁਲਾਸਾ ਕੀਤਾ ਹੈ। ਇਹ ਪੰਜਾਂ ਤੱਤਾਂ ਦਾ ਜਿਹੜਾ ਸ਼ੁੱਧ ਸ਼ੁੱਧ ਭਾਗ ਹੈ, ਸ਼ੁੱਧ ਹਿੱਸਾ ਹੈ, ਉਹਦੇ ਵਿੱਚੋਂ ਅੰਤਕਰਨ ਹੋਂਦ ਵਿੱਚ ਆ ਜਾਂਦਾ ਹੈ। ਉਹ ਅੰਤਕਰਨ ਦੀਆਂ ਚਾਰ ਬਿਰਤੀਆਂ ਹੈ, ਜਿਸ ਕਰਕੇ ਉਹ ਅੰਤਕਰਨ ਦੇ ਚਾਰ ਨਾਮ ਹੈ। ਉਹਨਾਂ ਬਿਰਤੀਆਂ ਦੇ ਨਾਂ ਲੱਸੇ ਨੇ ਵੀ ਕਦਾ ਨਾਂ ਮਨ, ਦੂਜੇ ਦਾ ਨਾਮ ਹੈ ਚਿੱਤ, ਤੀਸਰੇ ਦਾ ਨਾਮ ਹੈ ਇਸ ਤਰ੍ਹਾਂ ਇਹ ਅੱਗੇ ਬੁੱਧ ਅਤੇ ਇਹ ਅਹੋਂ ਭਾਵ ਅਹੰਕਾਰ ਇੱਕ ਹੈ ਜਿਹੜਾ ਸੰਕਲਪ ਕਲਪ ਕਰਨ ਵਾਲੀ ਬਿਰਤੀ ਹੈ, ਉਹ ਅੰਤਕਰਨ ਦੀ ਜਿਹੜੀ ਇਹ ਮਨ ਰੂਪ ਬਿਰਤੀ ਹੈ ਸੰਕਲਪ ਕਲਪ ਕਰਦੀ, ਇਹਦਾ ਨਾਮ ਮਨ ਰੱਖ ਲਿਆ ਹੈ। ਜਿਹੜੀ ਬਿਰਤੀ ਤਰ੍ਹਾਂ ਤਰ੍ਹਾਂ ਦੀਆਂ ਚਿੱਤ ਬਣੀਆਂ ਕਰਦੀ ਹੈ, ਸੋਚਾਂ ਸੋਚਦੀ ਹੈ, ਉਸ ਬਿਰਤੀ ਦਾ ਨਾਂ ਉਹਨਾਂ ਨੇ ਚਿੱਤ ਰੱਖ ਲਿਆ ਹੈ। ਅਤੇ ਜਿਹੜੀ ਤਰ੍ਹਾਂ ਤਰ੍ਹਾਂ ਦੇ ਨਿਰਣੇ ਕਰਦੀ ਨੇਚੇ ਕਰਦੀ ਬਿਰਤੀ, ਉਹਦਾ ਨਾਂ ਉਹਨਾਂ ਨੇ ਬੁੱਧੀ ਰੱਖ ਲਿਆ ਹੈ। ਅਤੇ ਜਿਹੜੀ ਅਹੋਂ ਭਾਵ ਜਿਹਾ ਕਰਦੀ ਵੀ ਇਹ ਕੰਮ ਮੈਂ ਕਰ ਲਿਆ, ਇਹ ਮੈਂ ਕਰੂੰਗਾ, ਇਹ ਕਰਕੇ ਹੀ ਰਹੂੰਗਾ, ਇਸ ਕੰਮ ਤੋਂ ਮੈਨੂੰ ਕਰਨ ਤੋਂ ਕੌਣ ਹਟਾਉਣ ਵਾਲਾ ਹੈ। ਜਿਹੜੀ ਬਿਰਤੀ ਅਹੋਂ ਭਾਵ ਕਰਦੀ ਹੈ ਉਹਦਾ ਨਾਂ ਉਸਨਾਂ ਨੇ ਅਹੰਕਾਰ ਅਹੰਕਾਰ ਰੱਖ ਲਿਆ ਹੈ। ਉਹ ਕਿਰਿਆ ਕਰਕੇ ਹੈ ਵੀ ਅਡੋਡੀ ਹੈ ਤਾਂ ਅੰਤਕਰਨ ਕੋਈ, ਪਰ ਉਹਦੇ ਵਿੱਚ ਉਹ ਚਾਰ ਕਿਰਿਆ ਅਡੋਡੀ ਹੁੰਦੀਆਂ, ਇਸ ਕਰਕੇ ਉਹਦਾ ਨਾਂ ਅੰਤਕਰਨ। ਵੀ ਉਹ ਸਰੀਰ ਦੇ ਅੰਤਰਪੂਰ ਵੀ ਹੋਵੇ ਅਤੇ ਸਾਰੇ ਗਿਆਨਾਂ ਧਨਾਂ ਦਾ ਕਰਨ ਸਾਧਨ ਵੀ ਹੋਵੇ, ਕਿਉਂਕਿ ਮਨ ਵੀ ਤਰ੍ਹਾਂ ਤਰ੍ਹਾਂ ਦੇ ਗਿਆਨ ਕਰਾਉਂਦਾ, ਫੁਰਨੇ ਕਰਕੇ ਗਿਆਨ ਦਿੰਦਾ, ਬੁੱਧੀ ਵੀ ਨਿਰਣੇ ਕਰਕੇ ਚਤਨੀਆਂ ਕਰਕੇ। ਇਉਂ ਇਹ ਜਿਹੜਾ ਅੰਤਕਰਨ ਹੈ ਉਹਦਾ, ਜਿਹਦਾ ਅੰਤਕਰਨ ਸ਼ੁੱਧ ਹੁੰਦਾ, ਉੱਥੇ ਜਿਹੜਾ ਚੇਤਨ ਉਹਦਾ ਪ੍ਰਤੀਬਿੰਬ ਪੈਂਦਾ ਹੈ, ਦਿਖਦਾ ਅਕਸ਼ ਜਾਣੀ ਪਰਮੇਸ਼ਰ ਹੈਗਾ ਹੈ। ਜਿੱਥੇ ਅੰਤਕਰਨ ਸ਼ੁੱਧ ਨਹੀਂ ਮਲੀਨ ਹੈ, ਜਿਵੇਂ ਜਿਹੜੀ ਕੋਈ ਮਲੀਨ ਵਸਤੂ ਉੱਥੇ ਸੂਰਜ ਦਾ ਅਕਸ਼ ਨਹੀਂ ਨਾ ਪੈਂਦਾ, ਜਿਵੇਂ ਕੰਧ ਉੱਪਰ ਧੁੱਪ ਜੀ ਤਾਂ ਪੈਂਦੀ ਹੈ, ਅਤੇ ਚੰਦ ਸੂਰਜ ਦਾ ਜਿਹੜਾ ਅਕਸ਼ ਹੈ ਪ੍ਰਤੀਬਿੰਬ ਤਾਂ ਨਹੀਂ ਉਹਦੇ ਵਿੱਚ ਦਿਸਦਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜੇ ਅਗਿਆਨੀ ਲੋਕ ਹੈ ਉਹ ਚੇਤਨ ਸੂਰਜ ਵਾਂਗ ਹੈ, ਉਹਦਾ ਪ੍ਰਕਾਸ਼ ਤਾਂ ਧੁੱਪ ਤਾਂ ਪੈਂਦਾ ਉੱਥੇ, ਪਰ ਉੱਥੇ ਅਗਿਆਨੀਆਂ ਵਿੱਚ ਉਹਦਾ ਪ੍ਰਤੀਬਿੰਬ ਦਿਸਦਾ ਨਹੀਂ, ਉਹ ਮੰਨਦੇ ਹੀ ਨਹੀਂ ਅਗਿਆਨੀ, ਕਹਿੰਦੇ ਰੱਬ ਰੂਬ ਕੋਈ ਹੈ ਹੀ ਨਹੀਂ ਹੈ। ਇਸ ਤਰ੍ਹਾਂ ਜਾਣੀ ਉਹ ਧੁੱਪ ਜੀ ਪੈਂਦੀ ਹੈ, ਪ੍ਰਭਾਵ ਪੈਂਦਾ, ਉਹਨਾਂ ਦੀ ਸਾਰੀ ਕਰਮ ਕਿਰਿਆ ਹੁੰਦੀ ਉਸਦੇ ਕਰਕੇ, ਪਰ ਹੈਤਾ ਕਰਕੇ ਨਹੀਂ, ਉਹ ਨਹੀਂ ਮੰਨਦੇ ਹਨ। ਦੂਜਾ ਜਿਵੇਂ ਪਾਣੀ ਵਿੱਚ ਸੂਰਜ ਦਾ ਪ੍ਰਕਾਸ਼ ਪਵੇ, ਧੁੱਪ ਪਵੇ, ਅਤੇ ਫਿਰ ਉੱਥੇ ਉਹ ਪ੍ਰਤੀਬਿੰਬ ਦਿੰਦਾ ਹੈ। ਜੇ ਪਾਣੀ ਟਿਕਿਆ ਹੋਵੇ ਤਾਂ ਸੂਰਜ ਉਹੋ ਜਿਹਾ ਵਿੱਚ ਪਾਣੀ ਦੇ ਦਿਸਦਾ ਹੁੰਦਾ ਹੈ, ਜੇ ਪਾਣੀ ਹਿਲਦਾ ਚੁਲਦਾ ਹੋਵੇ ਫਿਰ ਨਹੀਂ ਦਿਸਦਾ। ਇਸ ਤਰ੍ਹਾਂ ਜਗਿਆਸੂ ਦਾ ਜਿਸ ਵੇਲੇ ਮਨ ਟਿਕਾਅ ਵਿੱਚ ਹੁੰਦਾ ਹੈ, ਉਸ ਵੇਲੇ ਪਰਮੇਸ਼ੁਰ ਦਾ ਪੂਰਾ ਪੂਰਾ ਅਕਸ਼ ਪੈਂਦਾ, ਉੱਥੇ ਪਰਮੇਸ਼ੁਰ ਦਾ ਜਾਣੀ ਪ੍ਰਭਾਵ ਪੈਂਦਾ, ਪ੍ਰਕਾਸ਼ ਹੁੰਦਾ ਹੈ। ਜਦੋਂ ਕਿਤੇ ਉਹ ਪਾਣੀ ਦੇ ਹਿੱਲਣ ਜੁਲਣ ਵਾਂਗ ਦੇ ਮਨ ਦਾ ਟਿਕਾ ਨਾ ਹੋਵੇ, ਫਿਰ ਨਹੀਂ ਉਹ ਭਰਤੀ ਪਿਉਂ, ਫਿਰ ਨਹੀਂ ਵਾਹਿਗੁਰੂ ਦਾ ਜਿਹੜਾ ਸਰੂਪ ਹੈ ਉਹਦਾ ਪ੍ਰਭਾਵ ਪੈਂਦਾ, ਨਹੀਂ ਦਿਸਦਾ ਹੈ। ਇਸੇ ਤਰ੍ਹਾਂ ਜਿਵੇਂ ਜਿਹੜਾ ਆਤਸ਼ੀ ਸ਼ੀਸ਼ਾ ਹੁੰਦਾ ਹੈ ਅਤੇ ਉਹਦੇ ਵਿੱਚ ਭਰਤੀ ਵਿੰਬ ਵੀ ਪੈਂਦਾ ਅਤੇ ਨਾਲ ਉਹਦੇ ਵਿੱਚੋਂ ਅਗਨੀ ਵੀ ਪ੍ਰਕਾਸ਼ ਹੋ ਜਾਂਦੀ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਕੋਈ ਬ੍ਰਹਮ ਗਿਆਨੀ ਤੱਤ ਵੇਤਾ ਉਹਦਾ ਜਿਹੜਾ ਹਿਰਦਾ ਹੈ ਨਾ ਆਤਸ਼ੀ ਸ਼ੀਸ਼ੇ ਵਰਗਾ ਹੈ, ਉੱਥੇ ਉਹਦਾ ਪ੍ਰਕਾਸ਼ ਵੀ ਪੂਰਾ ਪੈਂਦਾ ਹੈ ਅਤੇ ਜਿਵੇਂ ਅਗਨੀ ਪੈਦਾ ਹੋ ਜਾਂਦੀ ਹੈ ਆਰਸੀ ਸ਼ੀਸ਼ੇ ਵਿੱਚੋਂ, ਨੀਲੀ ਜੀ ਲੀਰ ਤੁਸੀਂ ਰੱਖਦੇ ਹੋ ਅਤੇ ਉਹਦੇ ਆਰਸੀ ਸ਼ੀਸ਼ੇ ਰਾਹੀਂ ਉਹਦੀ ਵਿੱਚੋਂ ਜਦੋਂ ਕਿਰਨ ਜੀ ਪਊਗੀ ਉਹਦੇ ਵਿੱਚੋਂ ਲਸ਼ਕੋਰ ਜੀ ਪਊਗੀ ਉਹਨੂੰ ਅੱਗ ਲੱਗ ਜਾਊਗੀ। ਇਸ ਤਰ੍ਹਾਂ ਕਹਿੰਦੇ ਜਿਹੜੇ ਬ੍ਰਹਮ ਗਿਆਨੀ ਉਹਨਾਂ ਦਾ ਹਿਰਦਾ ਆਰਸੀ ਸ਼ੀਸ਼ੇ ਵਾਂਗ ਹੈ, ਉਸ ਬ੍ਰਹਮ ਹੈ ਸੂਰਜ ਵਾਂਗ, ਉਹਦਾ ਪ੍ਰਤੀਬਿੰਬ ਜਦੋਂ ਪੈਂਦਾ ਹੈ ਅਕਸ਼ ਪੈਂਦਾ ਹੈ ਅਤੇ ਉੱਥੇ ਪੂਰਾ ਸਾਫ ਸਾਫ ਪ੍ਰਗਟ ਹੁੰਦਾ, ਪ੍ਰਕਾਸ਼ ਹੁੰਦਾ ਹੈ। ਇਸ ਤਰ੍ਹਾਂ ਅਗਨੀਵਤ ਉਹ ਪਾਪਾਂ ਨੂੰ ਸਾੜਦੀ ਹੈ, ਅਗਵਤ ਉੱਥੇ ਜਿੰਨੇ ਪਾਪ ਉੱਥੇ ਦਗਦ ਹੁੰਦੇ ਹੈ ਬ੍ਰਹਮ ਗਿਆਨੀ ਦੇ ਅੰਤਕਰਨ ਵਿੱਚੋਂ, ਉਹ ਗਿਆਨ ਅਗਨਾਣੀ ਕਰਮਾਣੀ ਦਗਧਾਣੀ ਗਿਆਨ ਰੂਪੀ ਅਗਨ ਉੱਥੇ ਪ੍ਰਗਟ ਹੋ ਜਾਂਦੀ ਹੈ, ਕਰਮਾਂ ਰੂਪ ਜਿਹੜੀਆਂ ਲੱਕੜਾਂ ਹੈ ਉਹਨੂੰ ਦਗਧ ਕਰ ਦਿੰਦੀ, ਇਸੇ ਤਰ੍ਹਾਂ ਉਹਦੇ ਪਾਪ ਨਾਸ਼ ਕਰ ਦਿੰਦਾ ਹੈ। ਇਸ ਤਰ੍ਹਾਂ ਇਹ ਥੋੜ੍ਹਾ ਜਿਹਾ ਨਿਰਣਾ ਵਿਦਾਂਤ ਮਤ ਅਨੁਸਾਰ ਕਵੀ ਜੀ ਨੇ ਕੀਤਾ ਵੀ ਇਹਨਾਂ ਤੋਂ ਉਪਰੇ ਹੈ ਪਰਮੇਸ਼ਰ, ਇਹ ਅੰਤਕਰਨ ਤੋਂ ਵੀ, ਇਹਨਾਂ ਬਿਰਤੀਆਂ ਤੋਂ ਵੀ, ਅੱਗੇ ਜਿਹੜੇ ਕੋਸ਼ ਹੈ ਉਹਨਾਂ ਤੋਂ ਵੀ, ਤੇਰਾ ਜਿਹੜਾ ਆਪਾ ਹੈ ਉਹ ਸਾਰਿਆਂ ਦਾ ਉਹ ਪ੍ਰਕਾਸ਼ਕ ਵੀ ਹੈ ਅਤੇ ਆਪ ਇਹਨਾਂ ਤੋਂ ਨਲੇਪ ਹੈ ਪਰੇ ਹੈ। ਇਸ ਤਰ੍ਹਾਂ ਉਹ ਗੁਰੂ ਮਹਾਰਾਜ ਨੇ ਵਿਦਾਂਤ ਮੰਤ ਅਨੁਸਾਰ ਕਿਹਾ ਲਫ਼ਜ਼, ਅਸਲ ਵਿੱਚ ਤਾਂ ਫਿਰ ਸਾਰਾ ਕੁਛ ਕਹਿ ਕੇ ਮਿਹਰ ਦੀ ਨਿਗਾਹ ਨਾਲ ਤੱਕਿਆ, ਜਿਸ ਕਰਕੇ ਆਪ ਜੀ ਦੀ ਉਸੇ ਵੇਲੇ ਸਮਾਧੀ ਲੱਗ ਗਈ ਅਤੇ ਉਹ ਅਖੰਡ ਨਿਮਗਨ ਸਮਾਧੀ ਵਿੱਚ ਸਥਿਰ ਹੋ ਗਏ ਅਤੇ ਐਸਾ ਗਿਆਨ ਦਾ ਪ੍ਰਕਾਸ਼ ਹੈ ਜਾਣੀ ਕਰੋੜਾਂ ਜਿਹੜੇ ਸੂਰਜ ਚੜ ਗਏ ਅੰਦਰ, ਅਗਿਆਨ ਦਾ ਹਨੇਰਾ ਜਿਹੜਾ ਸੀ ਸਾਰਾ ਨਾਸ਼ ਹੋ ਗਿਆ। ਹੋਰ ਤਾਂ ਹੋਰ ਕੀ ਰਿਲੇਸ਼ਾ ਵਿੱਦਿਆ ਉਹ ਵੀ ਨਹੀਂ ਰਹੀ ਹੈ, ਜਿਹੜੀ ਕੋਈ ਪ੍ਰਾਰਭ ਜਿੰਨਾ ਚਿਰ ਸਰੀਰ ਦੀ ਹੁੰਦੀ ਉਨਾ ਚਿਰ ਸਰੀਰ ਬਣਿਆ ਰਹਿੰਦਾ ਹੈ ਨਾ, ਉਹਦੀ ਕਿਰਿਆ ਵੀ ਉਵੇਂ ਹੋਈ ਰਹਿੰਦੀ ਹੈ। ਇਸ ਤਰ੍ਹਾਂ ਕਹਿੰਦੇ ਉਹ ਵੀ ਖਤਮ, ਉਹਦਾ ਵੀ ਖਾਤਮਾ ਵੀ ਉਹ ਪ੍ਰਾਰਭ ਦੇ ਅਨੁਸਾਰ ਕੋਈ ਮਨੁੱਖ ਉਸੇ ਤਰ੍ਹਾਂ ਦੀ ਕਿਰਿਆ ਕਰੇ, ਕਿਸਮਤ ਲਿਖੀ ਅਨੁਸਾਰ ਸਾਰੀ ਕਿਰਿਆ ਕਰੇ, ਉਹ ਲਿਸ਼ਾ ਵਿਦਿਆ ਵੀ ਖਤਮ, ਫਿਰ ਤਾਂ ਪਰਮੇਸ਼ੁਰ ਦੇ ਪ੍ਰਾਣ ਉਹਦੀ ਸਾਰੀ ਕਿਰਿਆ ਹੋ ਜਾਂਦੀ ਹੈ ਅਤੇ ਜਿਹੜਾ ਕੋਈ ਪਿਛਲੀ ਪ੍ਰਾਰਭ ਹੈ ਉਹ ਵੀ ਭਸਮੀ ਭੂਤ ਹੈ। ਪਿੱਛੇ ਲਿਖੇ ਹੋਏ ਕਰਮ ਅਨੁਸਾਰ ਕਿਸਮ ਅਨੁਸਾਰ ਉਹਦੀ ਕਿਰਿਆ ਹੋਵੇ, ਉਹ ਦੁਖੀ ਸੁਖੀ ਹੋਵੇ ਨਹੀਂ, ਕਹਿੰਦੇ ਉਹ ਜਿਹੜਾ ਹੈ ਨਾ ਇਹ ਵੀ ਖਤਮ ਹੋ ਜਾਂਦਾ ਹੈ। ਉਹ ਇਸ ਤਰ੍ਹਾਂ ਕੋਈ ਬ੍ਰਹਮ ਵਿਚਾਰ ਕਵੀ ਜੀ ਨੇ ਜਿਵੇਂ ਆਪਣੇ ਬੁੱਧੀ ਮੁਤਾਬਕ ਵਰਣਨ ਕੀਤੀ, ਉਹ ਕੱਲ੍ਹ ਆਪਾਂ ਸਾਰਾ ਪ੍ਰਸੰਗ ਉਹ ਸਰਵਣ ਕੀਤਾ ਸੀ। ਉਹ ਗਿਆਨ ਪ੍ਰਾਪਤ ਕਰਕੇ ਫਿਰ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਰਮੇਸ਼ਰ ਰੂਪ ਜਾਣ ਕੇ ਸ੍ਰੀ ਲਹਿਣਾ ਜੀ ਨੇ ਉਸ ਸਥਿਤੀ ਕੀਤੀ, ਮਹਿਮਾ ਵਡਿਆਈ ਕੀਤੀ ਸੀ, ਉਹ ਭੁਜੰਗ ਪ੍ਰਿਆਰ ਛੰਦ ਵਿੱਚ ਕਵੀ ਨੇ ਸਾਰਾ ਵਰਣਨ ਕੀਤਾ ਹੈ। ਉਹ ਜਿਵੇਂ ਵੀ ਉਹ ਸਤੀ ਦਾ ਇਹ ਛੰਦ ਆ ਰਿਹਾ ਹੈ ਉਹ ਪਰ ਮਿਲ ਕੇ ਸੁਣੀਏ ਜੀ। ਨਮੋ ਪਾਦ ਕੰਜੰ ਗੁਰੂ ਗਿਆਨ ਗਿਆਤਾ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਤਾਂ ਗਿਆਨ ਦੇ ਗਿਆਤੇ ਹੋ, ਗਿਆਨ ਦੀ ਪੂਰੀ ਪੂਰੀ ਸਮਝ ਰੱਖਣ ਵਾਲੇ ਹੋ, ਵੀ ਬ੍ਰਹਮ ਗਿਆਨ ਕੀ ਹੁੰਦਾ ਹੈ। ਕਈਆਂ ਨੂੰ ਪੜ੍ਹ ਲਿਖ ਕੇ ਥੋੜ੍ਹਾ ਬਹੁਤਾ ਬ੍ਰਹਮ ਗਿਆਨ ਹੁੰਦਾ ਪਰ ਪੂਰਾ ਸਮਝ ਨਹੀਂ ਹੁੰਦੀ ਵੀ ਅਸਲ ਰੂਪ ਦੇ ਵਿੱਚ ਬ੍ਰਹਮ ਗਿਆਨ ਕੀ ਹੈ। ਇਹ ਤਾਂ ਬਹੁਤ ਤਾਂ ਮਾੜਾ ਮੋਟਾ ਜਾਂ ਕਿਸੇ ਨੂੰ ਕੋਈ ਦੇ ਦਿੱਤਾ ਉਹ ਕਹਿੰਦੇ ਸਾਡੇ ਸੰਤ ਤਾਂ ਬ੍ਰਹਮ ਗਿਆਨੀ ਹੈ। ਬਸ ਇੰਨੇ ਜੀ ਹੈ ਵੀ ਮਹਾਰਾਜ ਤੁਸੀਂ ਜਿਹੜਾ ਬ੍ਰਹਮ ਗਿਆਨ ਉਹਦੇ ਪੂਰੇ ਪੂਰੇ ਗਿਆਤੇ ਹੋ, ਸਮਝ ਰੱਖਦੇ ਹੋ ਵੀ ਇਹ ਹੈ ਬ੍ਰਹਮ ਗਿਆਨ। ਇਸ ਕਰਕੇ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਤੇ ਨਮਸਕਾਰ ਹੈ। ਮਹਾ ਮੋਹ ਹੰਤਾ ਘਨਾਨੰਦ ਦਾਤਾ, ਤੇ ਆਪ ਜਿਹੜਾ ਮਹਾਨ ਮੋਹ ਦੇ ਨਾਸ ਕਰਤਾ ਹੋ, ਨਾਸ ਕਰ ਦੇਣ ਵਾਲੇ ਹੋ, ਘਨਾ ਕੀ ਬਹੁਤਾ ਜਿਹੜਾ ਆਨੰਦ ਹੈ ਉਹਦੇ ਆਪ ਦੇਣ ਵਾਲੇ ਦਾਤਾ ਹੋ ਜੀ। ਨਮੋ ਲੋਕ ਲੋਕੇਸ਼ਵਰ ਲੋਕ ਕਰਤਾ, ਤੇ ਆਪ ਮਹਾਰਾਜ ਜਿਹੜੇ ਲੋਕ ਹਨ ਤੇ ਉਹਨਾਂ ਲੋਕਾਂ ਦੇ ਤੁਸੀਂ ਲੋਕੇਸ਼ਵਰ ਹੋ, ਈਸ਼ਵਰ ਹੋ। ਭਾਵ ਜਿੰਨੇ ਵੀ ਲੋਕ ਉਹਨਾਂ ਲੋਕਾਂ ਦੇ ਤੁਸੀਂ ਈਸ਼ਵਰ ਹੋ, ਉਹਨਾਂ ਦੇ ਮਾਲਕ ਹੋ। ਤੇ ਲੋਕ ਕਰਤਾ ਜਿਹੜੇ 14 ਲੋਕ ਹਨ ਉਹਨਾਂ ਦੇ ਤੁਸੀਂ ਕਰਤਾ ਹੋ। 4 ਹੇਠ 7 ਹੇਠਲੇ ਲੋਕ ਹੈ, ਪਤਾਲ ਵਿੱਚ 7 ਉੱਪਰਲੇ ਲੋਕ ਮੰਨੇ ਆ, 14 ਤਬਕ ਮੁਸਲਮਾਨਾਂ ਨੇ ਮੰਨੇ ਹੈ। ਅਤੇ ਇੱਧਰ ਵੀ ਹਿੰਦੂ ਮਤ ਵਿੱਚ 14 ਲੋਕ ਮੰਨੇ ਗਏ। ਇਸ ਤਰ੍ਹਾਂ ਮਹਾਰਾਜ ਤੁਸੀਂ 14 ਲੋਕਾਂ ਦੇ ਕਰਤਾ ਰਚਣ ਵਾਲੇ ਹੋ। ਜਿੰਨੇ ਲੋਕ ਉਹਨਾਂ ਲੋਕਾਂ ਦੇ ਤੁਸੀਂ ਈਸ਼ਵਰ ਵੀ ਹੋ, ਮਾਲਕ ਵੀ ਹੋ, ਤੁਹਾਨੂੰ ਨਮਸਕਾਰ ਹੈ। ਸਦਾ ਸਰਬ ਥਾਨੰ ਸਦਾ ਸਰਬ ਭਰਤਾ, ਇਹ ਸਾਰੇ ਥਾਨਾਂ ਵਿੱਚ ਮਹਾਰਾ ਹਮੇਸ਼ਾ ਆਪ ਥਾਨ ਵਿਆਪਕ ਹੋ, ਸਦਾ ਹਮੇਸ਼ਾ ਸਾਰੇ ਥਾਨਾਂ ਵਿੱਚ ਆਪ ਵਿਆਪਕ ਹੋ, ਅਤੇ ਸਦਾ ਹੀ ਸਾਰੇ ਥਾਨਾਂ ਵਿੱਚ ਆਪ ਜੀ ਭਰਤਾ ਕੀਏ ਪਾਲਣਾ ਕਰਨ ਵਾਲੇ ਹੋ। ਆਪ ਪਾਖਣ ਕੀਰ ਗੋਤ ਹੋਏ ਰਹਿਤਾ, ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਾਰਜ ਅੱਗ ਕਰ ਧਰਿਆ। ਵੀ ਜਿਹੜੇ ਖੁਸ਼ਕ ਪੱਥਰਾਂ ਵਿੱਚ ਵੀ ਜੀਵ ਜੰਤ ਪੈਦਾ ਕੀਤੇ, ਉਹਨਾਂ ਦਾ ਵੀ ਰਿਜਕ ਪਹਿਲਾਂ ਹੀ ਬਣਾ ਕੇ ਉਹਨਾਂ ਦੇ ਅੱਗੇ ਰੱਖ ਦਿੱਤਾ, ਪ੍ਰਬੰਧ ਕਰ ਦਿੱਤਾ ਹੈ। ਹਮੇਸ਼ਾ ਸਾਰੇ ਥਾਵਾਂ ਦੇ ਵਿੱਚ ਆਪ ਭਰਤਾ ਕੀ ਪਾਲਣ ਵਾਲੇ ਹੋ। ਪ੍ਰਲੈ ਕਾਲ ਕਾਰੀ ਨਮੋ ਸਰਬ ਥਾਨ, ਇਹ ਮਹਾਰਾਜ ਸਾਰੇ ਥਾਵਾਂ ਵਿੱਚ ਪਰਲੋਂ ਦਾ ਕਾਲ ਕੀ ਸਮਾਂ ਕਰਨ ਵਾਲੇ ਤੁਹਾਨੂੰ ਨਮਸਕਾਰ ਹੈ। ਇਹ ਨਹੀਂ ਵੀ ਇੱਥੇ ਭਾਰਤ ਵਿੱਚ ਹੀ ਇੱਕ ਪਰਲੋਂ ਕਰਨ ਵਾਲੇ ਵੀ ਦੂਜਿਆਂ 'ਚ ਨਹੀਂ, ਵੀ ਸਾਰਿਆਂ ਥਾਵਾਂ ਵਿੱਚ ਹੀ ਪਰਲੋਂ ਦਾ ਸਮਾਂ ਕਰਨ ਵਾਲੇ, ਸਾਰੇ ਥਾਵਾਂ ਵਿੱਚ ਪਰਲੋਂ ਲਿਆਉਣ ਵਾਲੇ ਆਪ ਜੀ ਨੂੰ ਨਮਸਕਾਰ ਹੈ। ਉਹ ਪਰਲੋਂ ਵੀ ਕਈ ਤਰ੍ਹਾਂ ਦੀ ਹੈ, ਕੋਈ ਗਿਆਨ ਪਰਲੋਂ ਹੈ, ਕੋਈ ਪ੍ਰਕਿਰਤੀ ਪਰਲੋਂ ਹੈ। ਇਸ ਤਰ੍ਹਾਂ ਵੀ ਉਹ ਸਾਰੀਆਂ ਜਿਹੜੀਆਂ ਪਰਲੋਆਂ ਉਹਨਾਂ ਦੇ ਤੁਸੀਂ ਕਰਨ ਵਾਲੇ ਹੋ ਸਾਰੇ ਥਾਨਾਂ ਵਿੱਚ। ਮੁਕੰਦੰ ਪਖੰਡੰ ਨਿਕੰਦੰ ਪਰਮਾਥੰ, ਫਿਰ ਮੁਕੰਦੋ ਆ ਮੁਕਤੀ ਦਾਤੇ ਹੋ ਜੀ। ਜਿਹੜਾ ਪਖੰਡ ਹੈ ਇਸ ਨੂੰ ਮਹਾਰਾਜ ਨਿਕੰਦੋ ਚੰਗੀ ਤਰ੍ਹਾਂ ਕੱਟ ਕੇ ਉਹ ਨਿਰਾਰਥ ਨਿਰਵਿਸ਼ੇਸ਼ ਕਰਕੇ ਕੱਟ ਕੇ ਚੰਗੀ ਤਰ੍ਹਾਂ, ਅਤੇ ਪਰਮਾਥੰ ਫਿਰ ਆ ਮਥਲ ਮਲ ਦੇਣ ਵਾਲੇ। ਕੋਈ ਚੀਜ਼ ਕੱਟੀ ਵੱਡੀ ਹੋਵੇ ਫਿਰ ਵੀ ਉਹਨੂੰ ਚੂਰ ਕੋਈ ਦੇਰ ਦੇ ਫਿਰ ਹੋਂਦ ਵਿੱਚ ਆ ਸਕਦੀ, ਜੇ ਕੋਈ ਮਾਲੀ ਦਿੱਤੀ ਜਾਵੇ ਫਿਰ ਨਹੀਂ ਉਹ ਮੁੜ ਕੇ ਹੋਂਦ ਵਿੱਚ ਆਉਂਦੀ। ਇਸ ਤਰ੍ਹਾਂ ਮਹਾਰਾਜ ਆਪ ਜਿਹੜਾ ਪਖੰਡ ਹੈ ਉਹਨੂੰ ਚੰਗੀ ਤਰ੍ਹਾਂ ਕੱਟ ਕੇ ਫਿਰ ਮਲ ਦੇਣ ਵਾਲੇ, ਜਾਂ ਇਸੇ ਤਰ੍ਹਾਂ ਜਿਹੜਾ ਕੋਈ ਪਖੰਡ ਹੈ ਇਹਨੂੰ ਚੰਗੀ ਤਰ੍ਹਾਂ ਕੱਟਣ ਵਾਲੇ ਹੋ। ਅਤੇ ਪਰਮਾਤਮਾ ਜਿਹੜਾ ਕੋਈ ਮਾਇਆ ਦਾ ਮਨੁੱਖ ਦਾ ਸੁਭਾਅ ਹੈ, ਮਾਇਆ ਕਾਰਨ ਧਾਵੀ ਮੂਰਖ ਲੋਕ ਅਜਾਨ, ਇਹ ਜਿਹੜਾ ਮਾਇਆ ਵਾਲਾ ਸੁਭਾਅ ਇਹਨੂੰ ਤੁਸੀਂ ਮਲ ਦੇਣ ਵਾਲੇ ਹੋ, ਇਹਨੂੰ ਬਿਲਕੁਲ ਅਪਾਵ ਕਰ ਦੇਣ ਵਾਲੇ ਹੋ, ਮਾਇਆ ਤੋਂ ਉੱਪਰ ਕਰ ਦੇਣ ਵਾਲੇ ਹੋ, ਆਪ ਜੀ ਨੂੰ ਨਮਸਕਾਰ ਹੈ। ਧਰਿਓ ਦੇਹ ਹੇਤੰ ਦੁਖੀ ਦੇਖ ਜੰਤੰ, ਮਹਾਰਾਜ ਕਲਯੁਗ ਦੇ ਜਿਹੜੇ ਜੀਵ ਇਹਨਾਂ ਨੂੰ ਦੁਖੀ ਦੇਖ ਕੇ ਇਸੇ ਲਈ ਤੁਸੀਂ ਮਹਾਰਾਜ ਮਨੁੱਖਾਂ ਦੇ ਧਾਰਨ ਕੀਤੀ ਹੈ, ਗੁਰੂ ਨਾਨਕ ਰੂਪ ਦੇ ਵਿੱਚ ਆ ਗਏ ਹੋ। ਕਿਰਪਾਲੰ ਵਿਸਾਲੰ ਅਕਾਲੰ ਅਨੰਤੰ। ਇਹ ਗੁਰੂ ਨਾਨਕ ਸਾਹਿਬ ਤੁਸੀਂ ਬਹੁਤੇ ਕਿਰਪਾਲੋ ਕਿਰਪਾ ਦੇ ਕਰ ਹੋ ਤੇ ਕਾਲ ਤੋਂ ਰਹਿਤ ਹੋ, ਅਨੰਤੋਂ ਅੰਤ ਤੋਂ ਵੀ ਰਹਿਤ ਹੋ। ਕਈ ਕੋਟ ਤਾਰੇ ਅਗਮ ਓਗ ਕਾਰੀ। ਅਗਮ ਓਗ ਕਾਰੀ, ਓਗ ਨੋ ਸਮੂਹ ਦਾ ਹੁੰਦਾ, ਜਿਹੜੇ ਬਹੁਤੇ ਸਮੂਹ ਪਾਪ ਕਰਨ ਵਾਲੇ ਸੀ, ਉਹ ਇੱਕ ਨਹੀਂ ਦੋ ਨਹੀਂ, ਉਹ ਆਪ ਜੀ ਨੇ ਕਰੋੜਾਂ ਹੀ ਜਿਹੜੇ ਸਮੂਹ ਪਾਪ ਕਰਨ ਵਾਲੇ ਇਹਨਾਂ ਨੂੰ ਤਾਰਿਆ ਹੈ। ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਟਾ, ਚਾਰੇ ਚੱਕਾਂ ਵਿੱਚ ਜਿੱਡੇ ਵੱਡੇ ਪਾਪੀ ਸੀ ਉਹ ਸਾਰੇ ਕਰੋੜਾਂ ਦੀ ਗਿਣਤੀ ਵਿੱਚ ਤਾਰ ਦਿੱਤੇ। ਤਾਰੇ ਗਣੇ ਜਾਤ ਹੈ ਨਾ, ਤਾਰੇ ਗਣੇ ਜਾਤ ਹੈ। ਕਹਿੰਦੇ ਆਕਾਸ਼ ਦੇ ਤਾਰੇ ਤਾਂ ਗਿਣੇ ਜਾ ਸਕਦੇ ਆ, ਪਰ ਜਿਹੜੇ ਗੁਰੂ ਨਾਨਕ ਸਾਹਿਬ ਜੀ ਨੇ ਤਰੋਣਾ ਤਾਰੇ ਉਹਨਾਂ ਨੂੰ ਗਿਣ ਕੇ ਨਹੀਂ ਕੋਈ ਦੱਸ ਸਕਦਾ ਹੈ, ਉਹ ਬੇਨਤੀ ਹੈ। ਇਸ ਕਰਕੇ ਜਿਹੜੇ ਸਮੂਹ ਪਾਪ ਕਰਨ ਵਾਲੇ ਸੀ ਉਹ ਕਈ ਕਰੋੜਾਂ ਆਪ ਜੀ ਨੇ ਤਾਰੇ ਹਨ। ਮਹਾਂ ਦੁੱਖ ਦਾਹੇ ਦਤਾਰੰ ਉਦਾਰੀ। ਮਹਾਨ ਜਿਹੜੇ ਦੁੱਖ ਹੈ ਉਹ ਆਪ ਜੀ ਨੇ ਸਾੜ ਦਿੱਤੇ ਹੈ, ਤੇ ਦਾਤਿਆਂ ਵਿੱਚੋਂ ਆਪ ਵੱਡੇ ਉਦਾਰੀ ਸਖੇ ਦਾਤੇ ਹੋ, ਬ੍ਰਹਮ ਗਿਆਨ ਦੇ ਵੀ ਦਾਤੇ ਹੋ, ਹੋਰ ਜਿਹੜੇ ਕੋਈ ਸੰਸਾਰਕ ਹੈ ਉਹਨਾਂ ਦੇ ਪਦਾਰਥਾਂ ਵੀ ਦਾਤੇ ਹੋ। ਪ੍ਰਮੰ ਪਰਮ ਈਸ਼ੰ ਪ੍ਰਮੰ ਪਰਮ ਬੇਤਾ। ਆ ਮਹਾਰਾਜ ਪਰਮੋ ਪਰਮ ਈਸ਼ੰ, ਜਿਹੜੇ ਪਰਮ ਵੱਡੇ ਈਸ਼ਰ ਉਹਨਾਂ ਦੇ ਵੀ ਪਰਮ ਵੱਡੇ ਈਸ਼ਰ ਹੋ। ਸੂਰਜ ਹੈ, ਦੇਵੀ ਹੈ, ਗਣੇਸ਼ ਹੈ, ਸ਼ਿਵਜੀ ਹੈ, ਵਿਸ਼ਨੂੰ, ਇਹ ਪੰਜ ਈਸ਼ਰ ਮੰਨੇ ਹੈ। ਇਹਨਾਂ ਦੇ ਵੀ ਆਪ ਮਹਾਰਾਜ ਵੱਡੇ ਈਸ਼ਰ ਹੋ, ਇਹਨਾਂ ਨੂੰ ਪੈਦਾ ਕਰਨ ਵਾਲੇ ਵੀ ਹੋ, ਇਹਨਾਂ ਨੂੰ ਸ਼ਕਤੀਆਂ ਦੇਣ ਵਾਲੇ ਵੀ ਹੋ। ਸੋ ਪਰਮੰ ਪਰਮ ਈਸ਼ੰ, ਵੱਡੇ ਜਿਹੜੇ ਈਸ਼ਰ ਉਹਨਾਂ ਦੇ ਵੀ ਮਹਾਰਾਜ ਪਰਮ ਈਸ਼ੰ ਵੱਡੇ ਈਸ਼ਰੋ ਮਾਲਕ ਹੋ। ਪਰਮੰ ਪਰਮ ਬੇਤਾ, ਆਪ ਮਹਾਰਾਜ ਜਿਹੜੇ ਵੱਡਿਆਂ ਤੋਂ ਬੇਟੇ ਵੱਡੇ ਹੈ, ਵੱਡਿਆਂ ਤੋਂ ਵੱਡੇ ਆਪ ਤੱਤ ਬੇਤੇ ਆਪ ਮਹਾਨ ਯਥਾਰਥ ਬੇਤੇ ਹੋ। ਪ੍ਰਮੰ ਪਰਮ ਆਸ਼ਰੋ ਪ੍ਰਮੰ ਪਰਮ ਜੇਤਾ। ਫਿਰ ਆ ਮਹਾਰਾਜ ਵੱਡਿਆਂ ਤੋਂ ਵੱਡੇ ਆਸਰਾ ਹੋ, ਜਿਹੜੇ ਕੋਈ ਵੱਡੇ ਉਹਨਾਂ ਵੱਡਿਆਂ ਦੇ ਵੀ ਆਪ ਆਸਰਾ ਰੂਪ ਹੋ। ਪਰਮੰ ਪਰਮ ਜੇਤਾ, ਅਤੇ ਵੱਡਿਆਂ ਤੋਂ ਵੱਡਿਆਂ ਨੂੰ ਮਹਾਰਾ ਆਪ ਜਿੱਤਣ ਵਾਲੇ ਆ, ਵਿਜਈ ਕਰਨ ਵਾਲੇ ਹੋ। ਪਰਮਾਨੰਦ ਮਾਧੋ ਪ੍ਰਮੰ ਪ੍ਰੇਮ ਪਾਸੰ। ਫਿਰ ਮਹਾਰਾ ਆਪ ਪਰਮਾਨੰਦ ਮਹਾਨ ਆਨੰਦ ਸਰੂਪ ਹੋ, ਅਤੇ ਮਾਧੋ ਮਾਇਆ ਦੇ ਪਤੀ ਹੋ, ਮਾਲਕ ਹੋ, ਅਤੇ ਜਿਹੜੇ ਕੋਈ ਪ੍ਰੇਮੀ ਉਹਨਾਂ ਦੇ ਪਰਮੋ ਕੀ ਮਹਾਨ ਪਾਸੋਂ ਕੀ ਕੋਲ ਹੋ, ਜੋ ਬਹੁਤੇ ਪ੍ਰੇਮੀ ਉਹਨਾਂ ਦੇ ਬਹੁਤੇ ਨਜ਼ਦੀਕ ਹੋ, ਤੁਸੀਂ ਸਦਾ ਅੰਗ ਸੰਗ ਹਾਜ਼ਰ ਨਾਜ਼ਰ ਹੋ ਜੀ। ਪ੍ਰਭੂ ਪਰਮ ਪੂਰੰ ਪ੍ਰਮੰ ਪਿਆਰ ਦਾਸ। ਗੁਰੂ ਨਾਨਕ ਸਾਹਿਬ ਜੀ ਆਪ ਕਹਿੰਦੇ ਪਰਮ ਪੂਰੋਂ ਪ੍ਰਭੂ, ਬਹੁਤ ਵੱਡੇ ਪੂਰਨ ਮਾਲਕ ਹੋ, ਪੂਰੇ ਵੱਡੇ ਮਾਲਕ ਹੋ, ਮੁਕੰਮਲ ਮਾਰਾਇਆ ਵੱਡੇ ਮਾਲਕ ਹੋ, ਪਰਮੋਂ ਪਿਆਰ ਦਾਸ, ਅਤੇ ਆਪਣੇ ਦਾਸਾਂ ਨਾਲ ਬਹੁਤ ਹੀ ਪਰਮੋ ਮਹਾਨ ਪਿਆਰ ਕਰਨ ਵਾਲੇ ਹੋ। ਅਪਰਮੋਖੰ ਸੋ ਪ੍ਰਮੋਖੰ ਪ੍ਰਮੰਗ ਰੂਪ ਤੇਰੋ। ਮਹਾਰਾ ਆਪ ਜੀ ਦਾ ਜਿਹੜਾ ਰੂਪ ਹੈ ਪਰਮੋ ਕੀ ਮਹਾਨ ਹੈ, ਬਹੁਤ ਵੱਡਾ ਆਪ ਜੀ ਦਾ ਸਰੂਪ ਹੈ। ਜਿਹੜੇ ਕੋਈ ਗਿਆਨਵਾਨ ਪੁਰਸ਼ ਹੈ ਉਹਨਾਂ ਨੂੰ ਆਪ ਜੀ ਦਾ ਮਹਾਨ ਸਰੂਪ ਅਪਰੋਖੋਂ ਕੀ ਪ੍ਰਗਟ ਪ੍ਰਤੱਖ ਹੈ। ਇਸੇ ਤਰ੍ਹਾਂ ਜਿਹੜੇ ਅਗਿਆਨੀ ਲੋਕ ਹੈ ਉਹਨਾਂ ਨੂੰ ਮਹਾਰਾ ਆਪ ਜੀ ਦਾ ਜਿਹੜਾ ਪਰਮ ਰੂਪ ਮਹਾਨ ਰੂਪ ਅਪਰੋਖੋਂ ਕੀ ਗੁਵਤ ਹੈ, ਉਹਨਾਂ ਨੂੰ ਆਪ ਜੀ ਦਾ ਜਿਹੜਾ ਸਰੂਪ ਦਿਸਦਾ ਨਹੀਂ ਹੈ। ਤੁਸੀਂ ਏਕ ਨਿਯੰਤਾ ਸਦਾ ਮਾਇ ਕੇਰੋ। ਹਮੇਸ਼ਾ ਮਹਾਰਾ ਜਿਹੜਾ ਮਾਇਆ ਇਹਦੇ ਤੁਸੀਂ ਮਹਾਰਾ ਪ੍ਰੇਰਕ ਹੋ, ਜਿੱਧਰ ਕਿੱਧਰ ਮਾਇਆ ਨੂੰ ਤੁਸੀਂ ਮਹਾਰਾ ਪ੍ਰੇਰਕ ਹੋ, ਇੱਧਰ ਉੱਧਰ ਜਿੰਨੀ ਕਿਰਿਆ ਕਰਮ ਮਾਇਆ ਤੋਂ ਕਰਾਉਣ ਵਾਲੇ ਸਤਾ ਦੇ ਕੇ ਤੁਸੀਂ ਹੀ ਹੋ ਸਮਾਨੰਗ ਨਾ ਆਨੰਗ ਬਖਾਨੰਕ ਕੀਜੈ ਮਹਾਰਾ ਆਪ ਜੀ ਦੇ ਹੋਰ ਕੋਈ ਸਮਾਨ ਹੈ ਹੀ ਨਹੀਂ ਹੈ ਬਰਾਬਰ ਹੈ ਹੀ ਨਹੀਂ ਹੈ ਇਸ ਕਰਕੇ ਬਖਾਨੰਕ ਕੀਜੈ ਕਿਹੜਾ ਬਖਿਆਨ ਕਰੀਏ ਕਿਹੜਾ ਕਸਰ ਕਰੀਏ ਫਲਾਨਾ ਆਪ ਜੀ ਦੇ ਬਰਾਬਰ ਹੈ ਆਪ ਜੀ ਦੇ ਬਰਾਬਰ ਕੋਈ ਹੋਰ ਹੈ ਹੀ ਨਹੀਂ ਹੈ ਨਿਧਾਨੰ ਮਹਾਨੰ ਸੁਜਾਨੰ ਪਨੀਜੈ ਆਪ ਤਾਂ ਮਹਾਨ ਵੱਡੇ ਖਜ਼ਾਨਾ ਰੂਪ ਹੋ ਖਜ਼ਾਨਿਆਂ ਵਾਲੇ ਹੋ ਮਹਾਨ ਸੁਜਾਨੰ ਪਨੀਜੈ ਆਪ ਮਹਾਰਾਜ ਸਾਰਿਆਂ ਦੀ ਅੰਦਰਲੀ ਜਾਣਨ ਵਾਲੇ ਕਹੇ ਜਾਂਦੇ ਜਾਣੀ ਜਾਣ ਕਹੇ ਜਾਂਦੇ ਅੰਤਰਜਾਮੀ ਕਹੇ ਜਾਂਦੇ ਹੋ ਪੁਰਾਨੰ ਸੁਪਾਨੰ ਪ੍ਰੇਮੰ ਪਵਿੱਤਰੰ ਪੁਰਾਨੋ ਕੇ ਆਦਿ ਤੋਂ ਲੈ ਕੇ ਸਭ ਦੇ ਸਭ ਨੂੰ ਤੁਸੀਂ ਭਾਨੂ ਕੀ ਪ੍ਰਕਾਸ਼ਣ ਵਾਲੇ ਆਦਿ ਤੋਂ ਲੈ ਕੇ ਸਭ ਦੇ ਪ੍ਰਕਾਸ਼ ਕਹੋ ਅਤੇ ਪ੍ਰੇਮ ਰੂਪ ਹੋ ਮਹਾਨ ਪਵਿੱਤਰ ਸਰੂਪ ਵੀ ਹੋ ਨਿਰਾਲੰਬ ਨਾਥੰ ਨਿਰਾਲੰਬ ਚਿਤਰੰ ਇਸੇ ਤਰ੍ਹਾਂ ਮਹਾਰਾਜ ਜਿਹੜੇ ਨਿਰਾਲੰਬ ਹੈ ਜਿਨ੍ਹਾਂ ਨੂੰ ਕੋਈ ਆਸਰਾ ਨਹੀਂ ਦਿੰਦਾ ਹੈ ਉਹਨਾਂ ਨਿਆਸਰਿਆਂ ਦੇ ਤੁਸੀਂ ਮਹਾਰਾਜ ਨਾਥ ਮਾਲਕ ਹੋ ਅਤੇ ਨਿਰਾਲੰਬ ਚਿਤਰੰ ਆਪ ਜੀ ਦਾ ਚਿਤਰੰ ਕੀ ਜਿਹੜਾ ਸਰੂਪ ਹੈ ਨਾ ਉਹ ਮਹਾਰਾਜ ਬਿਨਾਂ ਆਸਰੇ ਤੋਂ ਹੈ ਭਾਵੇਂ ਕੋਈ ਕਾਪ ਦਾ ਸਰੂਪ ਹੀ ਕਿਸੇ ਹੋਰ ਆਸਰੇ ਤੋਂ ਬਿਨਾਂ ਤੁਸੀਂ ਆਪਣੇ ਸਵੈ ਆਸਰੇ ਤੇ ਇਸਤ ਹੋ ਟਿਕੇ ਹੋਏ ਹੋ ਨਿਰਾਕਾਰ ਸਾਕਾਰ ਏਕੋ ਤੁਹੀ ਹੈ ਇਹ ਗੁਰੂ ਨਾਨਕ ਸਾਹਿਬ ਜਿਹੜਾ ਨਿਰਾਕਾਰ ਸਰੂਪ ਹੈ ਉਹ ਵੀ ਇੱਕ ਤੋਂ ਹੀ ਹੈ ਅਤੇ ਜਿਹੜਾ ਸਾਕਾਰ ਹੈ ਆਕਾਰ ਵਾਲਾ ਸਰੀਰ ਹੈ ਆਕਾਰ ਵਾਲਾ ਸਰੂਪ ਹੈ ਸਰਗੁਣ ਸਰੂਪ ਹੈ ਇੱਕੋ ਹੀ ਤੂੰ ਮਹਾਰਾਜ ਸਰਗੁਣ ਸਰੂਪ ਵਾਲਾ ਹੈ ਤੂੰ ਹੀ ਨਿਰਾਕਾਰ ਸਰੂਪ ਆਕਾਰ ਤੋਂ ਰਹਿਤ ਸਰੂਪ ਵਾਲਾ ਵੀ ਤੂੰ ਹੀ ਹੈ ਅਜਾ ਤੇ ਪਰੇ ਰੂਪ ਤੇਰੋ ਸਹੀ ਹੈ ਸਹੀ ਨਿਸ਼ਚੇ ਕਰਕੇ ਮਾਇਆ ਤੋਂ ਜਿਹੜਾ ਰੂਪ ਹੈ ਪਰੇ ਤੇਰਾ ਹੀ ਹੈ ਬਾਕੀ ਸਭ ਸਰੀਰ ਮਾਇਆ ਵਿੱਚ ਫਸੇ ਪਏ ਹਨ ਅਲੱਖੰ ਅਪੱਖੰ ਅਕੱਥੰ ਅਲੇਖੰ ਫਿਰ ਮਹਾਰਾ ਆਪ ਗੁਰੂ ਤੋਂ ਬਗੈਰ ਲਖਣੇ ਤੋਂ ਰਹਿਤ ਗੁਰੂ ਦੁਆਰਾ ਜਾਣੇ ਜਾਂਦੇ ਲਖੇ ਜਾਂਦੇ ਹਾਂ ਅਤੇ ਅਪੱਖੋਂ ਜਿਵੇਂ ਬਾਕੀ ਚੀਜ਼ਾਂ ਨੂੰ ਕੋਈ ਖਾ ਪੀ ਜਾਂਦਾ ਅੰਦਰ ਲਿਜਾ ਲੈਂਦਾ ਨਿਗਲ ਜਾਂਦਾ ਹੈ ਇਵੇਂ ਤੁਸੀਂ ਖਾਧੇ ਨਹੀਂ ਜਾ ਸਕਦੇ ਨਿਗਲੇ ਨਹੀਂ ਜਾ ਸਕਦੇ ਹੋ ਅਤੇ ਇਸੇ ਤਰ੍ਹਾਂ ਕਈਆਂ ਦਾ ਕਥਨ ਹੋ ਜਾਂਦਾ ਕਥਨ ਤੋਂ ਰਹਿ ਤਾਂ ਤੁਹਾਡੇ ਸੰਬੰਧ ਵਿੱਚ ਪੂਰਾ ਪੂਰਾ ਨਹੀਂ ਕੋਈ ਬਿਆਨ ਕਰ ਸਕਦਾ ਫਿਰ ਬਾਕੀ ਸਾਰੇ ਲੇਖਿਆਂ ਵਿੱਚ ਹਿਸਾਬਾਂ ਕਿਤਾਬਾਂ ਵਿੱਚ ਹੈ ਤੁਸੀਂ ਸਾਰੇ ਲੇਖਿਆਂ ਹਿਸਾਬਾਂ ਕਿਤਾਬਾਂ ਤੋਂ ਰਹਿ ਤੋ ਅਲੇਖ ਸਰੂਪ ਹੋ ਜੀ ਅਮੋਹੰ ਅਦਰੋਹੰ ਅਜੋਹੰ ਅਪੇਖੰ ਫਿਰ ਗੁਰੂ ਨਾਨਕ ਸਾਹਿਬ ਤੁਸੀਂ ਕਹਿੰਦੇ ਮੋਹ ਤੋਂ ਰਹਿਤ ਹੋ ਜੀ ਤੁਸੀਂ ਮਹਾਰਾਜ ਦਰੋਹ ਜਿਹੜਾ ਛਲ ਫਰੇਬ ਇਹ ਤੋਂ ਵੀ ਰਹਿ ਤੋ ਛਲ ਫਰੇਬ ਕਰਨ ਵਾਲੇ ਨੀ ਮੋਹ ਕਰਨ ਵਾਲੇ ਨੀ ਅਜੋਹੋ ਤੱਕਣ ਤੋਂ ਰਹਿ ਤੋ ਆਪ ਜੀ ਨੂੰ ਕੋਈ ਆਪਦੀ ਕਿਰਪਾ ਵਗੈਰ ਤੱਕ ਨਹੀਂ ਸਕਦਾ ਹੈ ਜਿਹਨੂੰ ਤੁਸੀਂ ਮਹਾਰਾਜ ਦਿਖਾਓ ਉਹੀ ਆਪ ਨੂੰ ਦੇਖ ਸਕਦਾ ਹੈ ਅਜੋਹੋ ਤੱਕਣ ਤੋਂ ਬਿਨਾਂ ਹੋ ਅਤੇ ਅਪੇਖੋ ਆਪੇ ਖਾਂ ਤੋਂ ਤੁਸੀਂ ਰਹਿ ਤੋ ਨਾ ਮਿੱਤਰੰ ਅਕਿੱਤਰੰ ਸੋ ਨਿੱਤਰੰ ਅਜਿੱਤਿਅੰ ਫਿਰ ਆਪ ਜੀ ਦੀ ਜਿਹੜੀ ਕੋਈ ਮਿਣਤੀ ਗਿਣਤੀ ਨਹੀਂ ਹੈ ਮਿਣਤੀਆਂ ਗਿਣਤੀਆਂ ਤੋਂ ਰਹਿ ਤੋ ਇਸੇ ਤਰ੍ਹਾਂ ਕਿਤਿਉਂ ਆਪ ਜਿਹੜੀ ਤਰ੍ਹਾਂ ਤਰ੍ਹਾਂ ਦੀ ਕਿਰਿਆ ਹੈ ਅਜੇ ਮਨੁੱਖੀ ਸਰੀਰ ਹੈ ਮਨ ਦੀ ਕਿਰਿਆ ਵੱਖਰੀ ਬੁੱਧੀ ਦੀ ਕਿਰਿਆ ਵੱਖਰੀ ਪ੍ਰਾਣਾਂ ਦੀ ਕਿਰਿਆ ਵੱਖਰੀ ਸਰੀਰ ਦੀ ਕਿਰਿਆ ਪੈਰਾਂ ਹੱਥਾਂ ਦੀ ਕਿਰਿਆ ਇਹ ਸਾਰੀਆਂ ਕਿਰਿਆ ਤੋਂ ਤੁਸੀਂ ਰਹਿ ਤੋ ਅਤੇ ਹਮੇਸ਼ਾ ਨਿਤਰੋ ਹਮੇਸ਼ਾ ਰਹਿਣੇ ਵਾਲੇ ਹੋ ਜਿੱਤਿਆਂ ਫਿਰ ਤੁਸੀਂ ਜਿੱਤੇ ਨਹੀਂ ਜਾਣ ਵਾਲੇ ਹੋ ਆਪ ਤੁਹਾਨੂੰ ਕੋਈ ਜਿੱਤ ਨਹੀਂ ਸਕਦਾ ਆਪ ਸਭ ਨੂੰ ਜਿੱਤਣ ਵਾਲੇ ਹੋ ਸਿੱਧਾ ਨਾਥਾਂ ਪੀੜਾਂ ਪਕੰਬਰਾਂ ਨੂੰ ਆਪ ਸਭ ਨੂੰ ਜਿੱਤਣ ਵਾਲੇ ਆਪ ਜਿੱਤ ਤੋਰ ਜਿੱਤਣ ਤੋਰ ਹੈ ਤੋ ਜੀ ਅਮਾਇੰ ਸੁਦਾਸੰ ਸਹਾਇੰ ਤਾ ਚਿਤਿਅੰ ਫਿਰ ਮਾਰਾ ਆ ਮਾਇਆ ਦੇ ਪ੍ਰਭਾਵ ਤੋਂ ਰਹਿ ਤੋ ਅਤੇ ਜਿਹੜੇ ਦਾਸ ਉਹਨਾਂ ਦੀ ਜਿਹੜੀ ਸਹਾਇਤਾ ਤੁਸੀਂ ਮਾਰਾ ਚਿੱਤੋਂ ਕਰਦੇ ਹੋ ਦਿਲੋਂ ਦੇ ਸਾਥਾਂ ਦੇ ਵਿਕਤਾ ਹੁੰਦੇ ਨਾ ਉੱਪਰੋਂ ਉੱਪਰੋਂ ਜੀ ਸਹਾਇਤਾ ਕਹਿ ਕੁ ਦੇਣਾ ਉਹ ਅੰਦਰੋਂ ਨਾ ਕਰਨੀ ਕਿਤੇ ਦੀ ਸਹਾਇਤਾ ਮਹਾਰਾਜ ਆਪਣੇ ਦਾਸਾਂ ਦੀ ਜਿਹੜੀ ਦਾਸਾਂ ਤੁਸੀਂ ਮਹਾਰਾਜ ਜਿਹੜੀ ਸਹਾਇਤਾ ਨਾ ਉਹ ਚਿੱਤਿਓਂ ਕਿ ਚਿੱਤ ਤੋਂ ਅੰਦਰੋਂ ਦਿਲੋਂ ਕਰਦੇ ਮਨੰ ਕਾਨਨੰ ਕਾਮ ਕ੍ਰੋਧ ਦ ਗੈਸੇ ਇਹ ਗੁਰੂ ਨਾਨਕ ਸਾਹਿਬ ਜਿਹੜੇ ਸਾਡੇ ਮਨ ਹੈ ਇਹ ਜੰਗਲ ਵਾਂਗ ਹੈ ਇਹਦੇ ਵਿੱਚ ਜਿਹੜੇ ਕਾਮ ਕ੍ਰੋਧ ਹੈ ਇਹ ਹਾਥੀਆਂ ਵਰਗੇ ਰਹਿ ਰਹੇ ਆ ਮਨ ਰੂਪੀ ਜੰਗਲ ਵਿੱਚ ਤੁਮਾਰੇ ਸੁਬੈਨ ਹੈ ਸਿੰਘ ਜੈਸੇ ਤੇ ਗੁਰੂ ਨਾਨਕ ਸਾਹਿਬ ਜਿਹੜੇ ਪਵਿੱਤਰ ਬਚਨ ਹੈ ਉਹ ਸ਼ੇਰ ਵਰਗੇ ਬਲੀ ਹੈ ਜਿਵੇਂ ਸ਼ੇਰ ਭਭਕ ਮਾਰ ਦੇਵੇ ਨਾ ਉੱਥੇ ਫਿਰ ਹਾਥੀ ਨਹੀਂ ਰਹਿੰਦੇ ਹੈਗੇ ਉਹ ਜੰਗਲ ਵਿੱਚ ਭੱਜ ਜਾਂਦੇ ਆ ਜਿਸ ਮਨ ਰੂਪੀ ਜੰਗਲ ਵਿੱਚ ਕਾਮ ਕ੍ਰੋਧ ਹਾਥੀ ਰਹਿੰਦੇ ਆ ਤੁਹਾਡੇ ਜਿਹੜੇ ਬਚਨ ਹੈ ਨਾ ਇਹ ਸ਼ੇਰ ਦੀ ਭਭਕ ਵਰਗੇ ਹੈ ਜਿੱਥੇ ਤੁਹਾਡੇ ਬਚਨਾਂ ਦਾ ਉਚਾਰਨ ਹੁੰਦਾ ਤੁਹਾਡੇ ਬਚਨਾਂ ਦੀ ਆਵਾਜ਼ ਹੁੰਦੀ ਉੱਥੇ ਭੱਜ ਜਾਂਦੇ ਹਨ ਅਧੇਰੇ ਮਹਾ ਮੋਹ ਕੋ ਮਾਰ ਤੰਡੰ ਹਾਂ ਜਿਹੜਾ ਮਹਾਨ ਮਹਾਰਾ ਅਗਿਆਨ ਦਾ ਹਨੇਰਾ ਹੈ ਮੋਹ ਦਾ ਹਨੇਰਾ ਇਹਨੂੰ ਦੂਰ ਕਰਨ ਵਾਸਤੇ ਆਪ ਜੀ ਦੇ ਜਿਹੜੇ ਬਟਨ ਹੈ ਆਪ ਦਾ ਜਿਹੜਾ ਸਰੂਪ ਹੈ ਉਹ ਸੂਰਜਵਤ ਹੈ ਨਿਰੀਹੰ ਨਿਰਵਾਣੰ ਸਦਾ ਜੈ ਅਖੰਡੰ ਫਿਰ ਆਪ ਨਿਰੀਹੋ ਕਿ ਨਿਰਛਤ ਹੋ ਕਿਸੇ ਤਰ੍ਹਾਂ ਦੀ ਆਪ ਨੂੰ ਕੋਈ ਖਾਸ ਇੱਛਾ ਨਹੀਂ ਹੈ ਫਿਰ ਨਿਰਵਾਣੋ ਕਿ ਜਿਹੜੀਆਂ ਬਾਣਾਂ ਆਦਤਾਂ ਭੈੜੀਆਂ ਬਾਤਾਂ ਹੈ ਕਸਲਤਾਂ ਇਹਨਾਂ ਤੋਂ ਤੁਸੀਂ ਰਹੇ ਤੋਂ ਅਤੇ ਸਦਾ ਹੀ ਮਹਾਰਾ ਆਪ ਅਖੰਡ ਹੋ ਜਿਵੇਂ ਬਾਕੀ ਕੋਈ ਟੁੱਟੇ ਟੁੱਟੇ ਹੋ ਜਾਂਦੇ ਆਪ ਟੁੱਟੇ ਟੁੱਟੇ ਨਹੀਂ ਹੁੰਦੇ ਹੋ ਅਖੰਡ ਹੋ ਆਪ ਜੀ ਦੀ ਸਦਾ ਜੈ ਹੋਵੇ ਆਪ ਜੀ ਦੀ ਫਤਿਹ ਜਿੱਤ ਹੋਵੇ ਜੀ ਦੁਖੰ ਦੁੰਦ ਸਿੰਧੰ ਅਗਸਤੰ ਅਨੂਪੰ ਜਿਹੜੇ ਤਰ੍ਹਾਂ ਤਰ੍ਹਾਂ ਦੇ ਦੁੱਖ ਹੈ ਅਤੇ ਦੁੰਦ ਉਪਦਰਵ ਹੈ ਇਹ ਸਮੁੰਦਰ ਵਾਂਗ ਇਹਨਾਂ ਨੂੰ ਮਹਾਰਾਜ ਤੁਸੀਂ ਕਹਿੰਦੇ ਅਗਸਤ ਰਿਖੀ ਵਾਂਗੂ ਪੀ ਲੈਣ ਵਾਲੇ ਹਾਂ ਅੰਦਰ ਨਿਕਲਣ ਵਾਲੇ ਹਾਂ ਸਮੁੰਦਰ ਨੂੰ ਪੀ ਗਿਆ ਸੀ ਨਾ ਉਹ ਅਗਸਤ ਰਿਖੀ ਦੁੱਖਾਂ ਨੂੰ ਉਪਦਰਵਾਂ ਨੂੰ ਤੁਸੀਂ ਅਗਸਤ ਰਿਖੀ ਵਾਂਗੂ ਪੀ ਲੈਣ ਵਾਲੇ ਖਤਮ ਕਰ ਦੇਣ ਵਾਲੇ ਹੋ ਅਨੂਪਮਹੀ ਨਮਸਤੰ ਨਮਸਤੰ ਨਮਸਤੰ ਸਰੂਪੰ ਇਸ ਕਰਕੇ ਹੇ ਗੁਰੂ ਨਾਨਕ ਸਾਹਿਬ ਮੈਂ ਲੈਣਾ ਜੀ ਦੀ ਆਪ ਜੀ ਨੂੰ ਮਨ ਕਰਕੇ ਵੀ ਨਮਸਕਾਰ ਹੈ ਜਵਾਨ ਕਰਕੇ ਬਾਣੀ ਕਰਕੇ ਵੀ ਨਮਸਕਾਰ ਸਰੀਰ ਕਰਕੇ ਵੀ ਆਪ ਜੀ ਦੀ ਨੂੰ ਨਮਸਕਾਰ ਹੈ ਸੋਹਣੇ ਸਰੂਪ ਨੂੰ ਦੋਹਰਾ ਇਸ ਬਿਦ ਉਸਤਤ ਕਰ ਬਹਰ ਇਸ ਤਰ੍ਹਾਂ ਕਹਿੰਦੇ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਉਸਤਤੀ ਕਰਕੇ ਉਸ ਤੋਂ ਬਾਅਦ ਫੇਰ ਰਹੇ ਚਰਨ ਲਪਟਾਏ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਟਹਿ ਰਹੇ ਪੈ ਰਹੇ ਹਨ ਪਠਾ ਸੁਣੈ ਇਸ ਕੋ ਜੋ ਨਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਜੋ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਦਾ ਇਹ ਛੰਦ ਕੇ ਹੈ ਨਾ ਇਹਨੂੰ ਜਿਹੜਾ ਕੋਈ ਪੜ ਸੁਣ ਲਵੇਗਾ ਸਰਬ ਫਲੰ ਸੁਖ ਪਾਏ ਸੁਣਨ ਵਾਲਾ ਵੀ ਸਾਰੇ ਸੁਖਰੂ ਫਲਾਂ ਨੂੰ ਪਾ ਲਵੇਗਾ ਚੌਪਈ ਧੰਨ ਗੁਰੂ ਤੁਮਰੀ ਗਤ ਨਿਆਰੀ ਇਸ ਲੈਣਾ ਜੀ ਕਹਿਣ ਲੱਗੇ ਹੇ ਗੁਰੂ ਨਾਨਕ ਸਾਹਿਬ ਤੁਸੀਂ ਧੰਨ ਹੋ ਤੁਹਾਡੀ ਜਿਹੜੀ ਰੀਤੀ ਮਰਜ਼ਾ ਲੀਲਾ ਬੜੀ ਨਿਆਰੀ ਹੈ ਵੱਖਰੀ ਕਿਸਮ ਦੀ ਹੈ ਚਰਜ ਰੂਪ ਸੋ ਦੀਨ ਦਿਖਾਰੀ ਆਪ ਜੀ ਦੀ ਰੀਤੀ ਮਰਜ਼ਾ ਇਸ ਕਰਕੇ ਵੱਖਰੀ ਹੈ ਕਿਉਂਕਿ ਆਪ ਜੀ ਨੂੰ ਜਿਹੜਾ ਜਿਹਨੇ ਅਚਰਜ ਸਰੂਪ ਜਿਹੜਾ ਹੈ ਜਿਹੜਾ ਨਹੀਂ ਦਿਸਣ ਵਾਲਾ ਸੀ ਉਹਨੂੰ ਦਿਖਾ ਦਿੱਤਾ ਸਾਖਿਆਤ ਕਰ ਦਿੱਤਾ ਹੈ ਭਰਮ ਕਪਾਟ ਜੋ ਕਾਟ ਹਟਾਏ ਭਰਮ ਰੂਪੀ ਜਿਹੜੇ ਤਖਤੇ ਜੇ ਸੀ ਉਹ ਕੱਟ ਕੇ ਮਹਾਰਾਜ ਜੀ ਨੇ ਪਰੇ ਹਟਾ ਦਿੱਤਾ ਤੇ ਪਰਮਾਨੰਦ ਮਝਾਰ ਮਿਲਾਏ, ਮੈਨੂੰ ਮਹਾਰਾਜ ਜਿਹੜਾ ਪਰਮ ਆਨੰਦ ਸਰੂਪ ਦੇ ਵਿੱਚ ਰਲਾ ਮਿਲਾ ਦਿੱਤਾ ਹੈ। ਸੁਣਤ ਗਿਆਨ ਘਨ ਪਰਮ ਕਿਰਪਾਲੰ, ਇਸ ਤਰ੍ਹਾਂ ਜੋ ਇੱਕ ਰਾਸ ਗਿਆਨ ਸਰੂਪ ਹੈ ਬਹੁਤ ਦਿਆਲੂ ਕਿਰਪਾਲੂ, ਉਹਨਾਂ ਨੇ ਸੁਣ ਕੇ ਪ੍ਰਸੀਦੇ ਤੇ ਕਾਲ ਵਿਸਾਲਾ, ਉਸ ਸਮੇਂ ਸ੍ਰੀ ਲਹਿਣਾ ਜੀ ਉੱਪਰ ਗੁਰੂ ਨਾਨਕ ਸਾਹਿਬ ਜੀ ਬਹੁਤ ਹੀ ਪ੍ਰਸੰਨ ਹੋ ਗਏ ਹਨ। ਸਰਬ ਸਿੱਧ ਸ਼ਕਤੀ ਹੈ ਜੇ ਕਹਿਣ ਲੱਗੇ, ਹੇ ਲਹਿਣਾ ਜੀ ਜਿਹੜੀਆਂ ਸਾਰੀਆਂ 18 ਸਿੱਧੀਆਂ ਹੋਰ ਸ਼ਕਤੀ ਵਾਲੀਆਂ ਜਿੰਨੀਆਂ ਤਾਕਤਾਂ ਖਰੀ ਅਗਾਰੀ ਕਰ ਦੀਏ ਤੇਤੀ, ਇਹ ਸਾਰੀਆਂ ਵੀ ਤੇਰੇ ਅੱਗੇ ਅਸੀਂ ਖੜੀਆਂ ਕਰ ਦਿੱਤੀਆਂ ਹਨ। ਸੁਣ ਪੁਰਖਾ ਤੁਝ ਭਾ ਅਬ ਗਿਆਨਾ, ਇਹ ਪੁਰਖਾ ਸਾਲਾ ਹੁਣ ਤੈਨੂੰ ਪੂਰਾ ਬ੍ਰਹਮ ਗਿਆਨ ਹੋ ਗਿਆ ਹੈ। ਦ੍ਵੈਤ ਭਾਉ ਉਰਤੇ ਬਿਸਰਾਨਾ, ਇਹ ਚੋਂ ਜਿਹੜਾ ਦ੍ਵੈਤ ਭਾਵ ਬਿਲਕੁਲ ਹੀ ਭੁੱਲ ਭੁੱਲ ਆ ਗਿਆ, ਖਤਮ ਹੋ ਗਿਆ ਹੈ। ਸਰਬਜ ਸ਼ਕਤੀ ਪ੍ਰਾਪਤ ਹੋਈ, ਇੰਨੀਆਂ ਸਾਰੀਆਂ ਤਾਕਤਾਂ ਅੱਜ ਤੈਨੂੰ ਹਾਸਲ ਹੋ ਗਈਆਂ। ਚਾਹੋ ਸੋ ਕਰੋ ਬਿਲੰਬ ਨ ਕੋਈ, ਇਹਨਾਂ ਸ਼ਕਤੀਆਂ ਦੇ ਨਾਲ ਜੋ ਚਾਹੋ ਕਰ ਲੋ, ਕੋਈ ਦੇਰੀ ਨਹੀਂ ਹੋਵੇਗੀ। ਤਦਪ ਸੁਣ ਮੋਰੀ ਮਤ ਜੋ, ਤਾਂ ਵੀ ਜਿਹੜੀ ਸਾਡੀ ਕਹਿੰਦੇ ਮਤ ਹੈ ਗੁਰਮਤ ਹੈ ਉਹਨੂੰ ਵੀ ਸੁਣ ਲਓ। ਨੀਕੇ ਦ੍ਰਿੜ ਕੀਜੈ ਉਰ ਸੋ, ਉਸ ਗੁਰਮਤ ਨੂੰ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਤੁਸੀਂ ਪੱਕੇ ਕਰ ਲੈਣਾ ਹੈ। ਪ੍ਰਬਲ ਬਟੋ ਕਲ ਕਾਲ ਅਗਾਰੀ, ਲੈਣਾ ਜੀ ਅੱਗੇ ਜਿਹੜਾ ਕਲਯੁਗ ਦਾ ਸਮਾਂ ਬੜਾ ਬਲਵਾਲਾ ਆ ਰਿਹਾ ਹੈ। ਉਪਜੈ ਮੰਦ ਮਤੀ ਨਰ ਭਾਰੀ, ਇਸ ਕਲਯੁਗ ਦੇ ਵਿੱਚ ਅਗਲੇ ਸਮੇਂ ਵਿੱਚ ਭੈੜੀ ਮਤ ਵਾਲੇ ਬਹੁਤੇ ਲੋਕ ਪੈਦਾ ਹੋਣਗੇ। ਅਹੰ ਬ੍ਰਹਮ ਜੋ ਗਿਆਨ ਮੁਕੰਦਾ, ਜਿਹੜਾ ਕਹਿੰਦੇ ਮੁਕਤੀ ਦਾਤੇ ਮੁਕਤੀ ਦੇਣ ਵਾਲਾ ਉਹ ਕਹਿੰਦੇ ਗਿਆਨ ਹੈ ਵੀ ਅਹੋ ਬ੍ਰਹਮ ਹੀ ਬ੍ਰਹਮ ਹਾਂ, ਕਹਿਣਾ ਚਿੰਨ ਮੇਰਾ ਆਤਮਾ ਉਹ ਬ੍ਰਹਮ ਸਰੂਪ ਹੈ, ਜਿਹੜਾ ਸਿੱਧੇ ਹੀ ਕਹਿਣਾ ਕਾਨੇ ਉਹੀ ਰੇ ਮੈਂ ਕੋਹੀ ਰੇ, ਕਹਿੰਦਾ ਇਸਦਾ ਜਿਹੜਾ ਮੇਰਾ ਆਤਮਾ ਬ੍ਰਹਮ ਸਰੂਪ ਹੈ ਇਹ ਮੁਕਤੀ ਦੇਣ ਵਾਲਾ ਜੋ ਗਿਆਨ ਹੈ। ਜਿਸ ਤੇ ਪ੍ਰਾਪਤ ਨਿਤ ਆਨੰਦ, ਇਸ ਬ੍ਰਹਮ ਗਿਆਨ ਦੇ ਕਰਕੇ ਹਮੇਸ਼ਾ ਜਿਹੜਾ ਆਨੰਦ ਹੈ ਉਹ ਪ੍ਰਾਪਤ ਹੁੰਦਾ ਹੈ, ਹਮੇਸ਼ਾ ਆਨੰਦ ਬਣਿਆ ਰਹਿੰਦਾ ਹੈ। ਸੋ ਤਾਂ ਨੀਕੇ ਹਿਰਦੇ ਮਾਹੀ, ਐਸਾ ਜਿਹੜਾ ਬ੍ਰਹਮ ਗਿਆਨ ਆ ਉਹ ਤਾਂ ਹਮੇਸ਼ਾ ਚੰਗੀ ਤਰ੍ਹਾਂ ਹਿਰਦੇ ਵਿੱਚ ਹੀ ਰੱਖਣਾ ਹੈ। ਮੁਖ ਤੇ ਕਹਿਣ ਭਲੋ ਅਬ ਨਾਹੀ, ਕਲਯੁਗ ਦਾ ਭਿਆਨਕ ਸਮਾਂ ਹੋਣ ਕਰਕੇ ਮੁਖ ਤੋਂ ਵੀ ਮੈਂ ਹੁਣ ਬ੍ਰਹਮ ਸਰੂਪ ਹੀ ਹਾਂ ਇਹ ਚੰਗਾ ਨਹੀਂ ਹੈ। ਬੋਲਣ ਪਾਓ ਭਗਤ ਕੀ ਰੀਤੀ, ਉਹ ਕਹਿੰਦੇ ਜਿਹੜਾ ਕੋਈ ਬੋਲਣਾ ਚਰਨਾ ਉਹਦੇ ਵਿੱਚ ਪ੍ਰੇਮਾ ਭਗਤੀ ਵਾਲੀ ਰੀਤੀ ਕਰਨੀ ਹੈ, ਪ੍ਰੇਮਾ ਭਗਤੀ ਰੀਤੀ ਅਨੁਸਾਰ ਹੀ ਬੋਲਣਾ ਚੱਲਣਾ ਹੈ। ਸਤ ਸੰਗਤ ਕਰਨ ਯੁੱਤ ਪ੍ਰੀਤੀ, ਬੜੀ ਪ੍ਰੀਤੀ ਸਹਿਤ ਸਤ ਸੰਗਤ ਕਰੀ ਚੱਲਣੀ ਹੈ। ਆਪਣ ਆਪ ਕੋ ਕਬ ਨਾ ਜਨਾਵਨ, ਨਾ ਮਰਜੀ ਮਹਾਨ ਹੋ ਜਾਈਏ ਫੇਰ ਵੀ ਆਪਣੇ ਆਪ ਨੂੰ ਕਦੇ ਜਨਾਉਣਾ ਨਹੀਂ। ਗੁਰ ਸੇਵਨ ਦਿਨ ਰਹਿਣ ਬਿਤਾਵਨ, ਸਭ ਕੁਝ ਪ੍ਰਾਪਤ ਕਰਕੇ ਗੁਰੂ ਕੀ ਸੇਵਾ ਕਰਦਿਆਂ ਦਿਨੇ ਰਾਤ ਬਤੀਤ ਕਰਨਾ। ਜਿਸ ਆਚਾਰ ਕੋ ਨਰ ਸਭ ਦੇਖਾ, ਇਸ ਐਸੇ ਕਰਤੱਵ ਨੂੰ ਕਹਿੰਦੇ ਸਾਰੇ ਪੁਰਸ਼ ਦੇਖ ਕੇ, ਲਗਹਿ ਕਰਨ ਹੋਇ ਭਲਾ ਵਿਸੇਖਾ, ਕਰਨ ਲੱਗ ਪੈਣ ਜਿਸ ਕਰਕੇ ਉਹਨਾਂ ਨਾਲ ਵਿਸ਼ੇਸ਼ ਕਰਕੇ ਫਿਰ ਭਲਾ ਹੋਵੇਗਾ। ਸਭ ਤੇ ਨੀਚ ਆਪ ਕੋ ਮਾਨੈ, ਸਾਰਿਆਂ ਤੋਂ ਆਪਣੇ ਆਪ ਨੂੰ ਤੁਸੀਂ ਨੀਵਾਂ ਕਰਕੇ ਮੰਨਣਾ। ਹਿਰਦੇ ਹੰਕਾਰ ਨ ਕਬਹੂ ਠਾਨੈ, ਇਹਦੇ ਵਿੱਚ ਵੀ ਅਸੀਂ ਹੁਣ ਜਗਤ ਗੁਰੂ ਹਾਂ, ਸਾਡੇ ਕੋਲ 18 ਨਿਧੀਆਂ ਨਾ ਨਿਧੀਆਂ ਨਾ ਖਜ਼ਾਨੇ ਹੈ, ਉਹਦਾ ਹਿਰਦੇ ਵਿੱਚ ਹੰਕਾਰ ਨੀ ਕਦੇ ਕਰਨਾ ਹੈ। ਦੋਹਰਾ ਬ੍ਰਹਮ ਗਿਆਨੀ ਹੋਏ ਜੇ, ਜੇ ਭਲਾ ਕਹਿੰਦੀ ਸਹੀ ਮਹਿਨਾ ਵਿੱਚ ਵੀ ਕੋਈ ਬ੍ਰਹਮ ਗਿਆਨੀ ਹੋ ਜਾਵੇ, ਅਹਮ ਬ੍ਰਹਮ ਕਹਿ ਜੋਏ, ਜੇ ਭਲਾ ਆਪਣੇ ਜਵਾਨ ਤੋਂ ਕਹਿ ਵੀ ਦੇਵੇ ਵੀ ਮੈਂ ਅਹੋਂ ਬ੍ਰਹਮ ਹੀ ਬ੍ਰਹਮ ਹਾਂ, ਸੋ ਤੋ ਸਦ ਹੀ ਮੁਕਤ ਹੈ। ਕਹਿੰਦੇ ਉਹ ਇਸ ਤਰ੍ਹਾਂ ਕਹਿਣ ਵਾਲਾ ਵੀ ਫਿਰ ਵੀ ਸਦਾ ਮੁਕਤ ਹੈ, ਸੁਤੰਤਰ ਆਜ਼ਾਦ ਹੀ, ਉਹਦੇ ਤੇ ਕਹਿਣ ਨਾਲ ਕੋਈ ਅਸਰ ਨਹੀਂ ਹੁੰਦਾ ਹੈ। ਤਾਹੇ ਵਿਕਾਰ ਨ ਕੋਈ, ਇਸ ਤਰ੍ਹਾਂ ਜਿਹਨੂੰ ਪੂਰਨ ਗਿਆਨ ਸਹੀ ਮਹਿਨਾ ਵਿੱਚ ਹੋ ਜੇ ਉਹ ਕਹਦੇ ਹੁਣ ਮੈਂ ਬ੍ਰਹਮ ਸਰੂਪ ਹੈ, ਉਹਨੂੰ ਤਾਂ ਕੋਈ ਵਿਕਾਰ ਨਹੀਂ, ਉਹਦੇ ਤੇ ਤਾਂ ਕੋਈ ਦੋਸ਼ ਨਹੀਂ ਲੱਗਦਾ ਹੈ। ਚੌਪਈ ਪਰ ਕਲ ਕੇ ਨਰ ਹੋਇ ਸਿੱਖ ਤਾਹੀ। ਪਰ ਜਿਹੜੇ ਕਲਯੁਗ ਦੇ ਕਹਿੰਦੇ ਜਿਹੜੇ ਲੋਕ ਹੈ, ਜਦੋਂ ਇਹੋ ਜਿਹੇ ਬ੍ਰਹਮ ਗਿਆਨੀ ਦੇ ਜਾ ਕੇ ਸੇਵਕ ਸਿੱਖ ਬਣਨਗੇ, ਜਿਨਕੇ ਹਿਰਦੇ ਸ਼ੁੱਧ ਭਲ ਨਾਹੀ। ਇਹਨਾਂ ਸੇਵਕਾਂ ਦੇ ਹਿਰਦੇ ਕਹਿੰਦੇ ਚੰਗੀ ਤਰ੍ਹਾਂ ਉਹ ਹਿਰਦੇ ਸ਼ੁੱਧ ਹੈ ਨਹੀਂ ਹੈ। ਸੁਣ ਕੇ ਕਹਿਣ ਲੱਗਾ ਪੁੰਨ ਤੈਸੇ। ਉਹ ਕਹਿੰਦੇ ਆਪਣੇ ਬ੍ਰਹਮ ਗਿਆਨੀ ਦੇ ਗੁਰੂ ਦੇ ਪਾਸੋਂ ਸੁਣ ਕੇ ਉਹ ਵੀ ਇਸ ਤਰ੍ਹਾਂ ਕਹਿਣ ਲੱਗਣ ਵੀ ਅਸੀਂ ਵੀ ਬ੍ਰਹਮ ਹਾਂ। ਗੁਰੂ ਬਦਨ ਤੇ ਭਾਖ ਹੈ ਜੈਸੇ। ਉਹਨਾਂ ਦੇ ਗੁਰੂ ਮੁਖੋਂ ਕਹਿੰਦੇ ਵੀ ਅਸੀਂ ਬ੍ਰਹਮ ਸਰੂਪ। ਉਹਨਾਂ ਦੇ ਸੇਵਕ ਵੀ ਕਹਿਣ ਲੱਗ ਜਾਣ ਵੀ ਅਸੀਂ ਘੱਟ ਹੈ, ਹਮੇ ਖਾਲਸਾ ਤਵੇ ਖਾਲਸਾ। ਜ਼ਿੰਦਗੀ ਜਿਉ ਹੈ ਰੀਤ ਕੁਢਾਲੀ। ਉਹਨਾਂ ਦੀ ਫਿਰ ਜਿਹੜੀ ਰੀਤੀ ਇਸ ਤਰ੍ਹਾਂ ਮਾੜੀ ਹੈ, ਭੈੜੀ ਹੈ। ਸੋ ਸੁਣ ਲੇ ਹੋ ਕਹੋ ਵਿਦ ਨਾਲੀ। ਉਹ ਕਹਿੰਦੇ ਕਹਿੰਦੇ ਆ ਤੁਹਾਨੂੰ ਤਰੀਕੇ ਨਾਲ ਜੁਗਤੀ ਦਲੀਲ ਦੇ ਨਾਲ ਕਹਿੰਦੇ ਸੁਣ ਲਓ। ਗਿਆਨ ਸਮਾਨ ਕ੍ਰਿਤ ਕੇ ਜਾਣਾ। ਕਹਿੰਦੇ ਜਿਹੜਾ ਬ੍ਰਹਮ ਗਿਆਨ ਹੈ ਇਹਨੂੰ ਜਿਵੇਂ ਦੇਸੀ ਘਿਓ ਹੁੰਦਾ ਨਾ, ਬੜਾ ਤਾਕਤ ਵਾਲਾ, ਕਹਿੰਦੇ ਬ੍ਰਹਮ ਗਿਆਨ ਨੂੰ ਤੁਸੀਂ ਦੇਸੀ ਘਿਓ ਦੇ ਵਾਂਗ ਜਾਣ ਲਓ। ਉੱਤਮ ਗਰਭ ਵਿਸ਼ੇਸ਼ ਪ੍ਰਮਾਣਾ। ਕਹਿੰਦੇ ਜਿਵੇਂ ਦੇਸੀ ਘਿਓ ਬਹੁਤ ਉੱਤਮ ਹੁੰਦਾ, ਚੰਗਾ ਹੁੰਦਾ ਤੇ ਬਹੁਤ ਭਾਰੀ ਹੁੰਦਾ, ਝੱਟ ਦੇ ਕੇ ਹਜ਼ਮ ਨਹੀਂ ਹੁੰਦਾ ਹੈ। ਕਫ ਸੁਭਾਵ ਜਿਨ ਕੇਰ ਮਹਾਨਾ। ਪਰ ਜਿਨ੍ਹਾਂ ਦਾ ਕਹਿੰਦੇ ਬਲਗਮੀ ਸੁਭਾਅ ਹੁੰਦਾ, ਜਿਨ੍ਹਾਂ ਦੀ ਪ੍ਰਕਿਰਤੀ ਬਲਗਮੀ ਜੁੱਸਾ ਬਲਗਮ ਜ਼ਿਆਦਾ ਰਹਿੰਦੀ ਸਰੀਰ ਵਿੱਚ, ਤੇ ਨਾਲ ਕ੍ਰਿਤ ਕਰ ਹੀ ਜੇ ਪਾਨਾ। ਇਹ ਕਹਿੰਦੇ ਬਲਗਮੀ ਜੁੱਸੇ ਵਾਲਾ ਕਹਿੰਦੇ ਜਿਹੜਾ ਦੇਸੀ ਘਿਓ ਹੈ ਜ਼ਿਆਦਾ ਖਾ ਲਵੇ, ਬਚੇ ਨਹੀਂ ਸੋ ਕਰਤ ਬਿਕਾਰਾ। ਕਹਿੰਦੇ ਉਹ ਦੇਸੀ ਘਿਓ ਬਲਗਮੀ ਜੁੱਸੇ ਵਾਲੇ ਨੂੰ ਪਚਦਾ ਨਹੀਂ, ਹਜੋ ਨਹੀਂ ਹੁੰਦਾ, ਸਗੋਂ ਵਿਗਾੜ ਕਰਦਾ, ਹੋਰ ਬਲਗਮ ਵਧਾਦਾ, ਹੋਰ ਖੋ ਖੋ ਕਰਦਾ। ਛਾਤੀ ਬੋਝ ਹੋਤ ਦੁੱਖ ਭਾਰਾ। ਉਹਦੀ ਛਾਤੀ ਬੋਝ ਹੋ ਜਾਂਦੀ, ਛਾਤੀ ਭਾਰੀ ਹੋ ਜਾਂਦੀ ਹੈ, ਭਾਰੀ ਦੁੱਖੜਾ ਹੋ ਜਾਂਦਾ ਉਸਨੂੰ। ਹੋਤ ਰੋਗ ਕੋ ਕਾਰਨ ਸੋਈ। ਇਸ ਤਰ੍ਹਾਂ ਹੈ ਤਾਂ ਦੇਸੀ ਘਿਓ ਬੜਾ ਚੰਗਾ ਸੀ, ਪਰ ਕੋ ਖਾਣ ਕਰਕੇ ਉਹਨੂੰ ਕਹਿੰਦੇ ਰੋਗ ਦਾ ਕਾਰਨ ਬਣ ਗਿਆ, ਉਹ ਅਣਪਚ ਨਹੀਂ ਪਚਿਆ ਨਹੀਂ, ਇਸ ਕਰਕੇ ਛਾਤੀ ਭਾਰੀ ਹੋ ਗਈ ਤੇ ਉਹ ਖੋ ਖੋ ਕਰਨ ਲੱਗਿਆ, ਖੰਘ ਵਧ ਗਈ। ਤਹਿਤ ਸੁਖੀ ਸਰੀਰ ਨਾ ਹੋਈ। ਇਸ ਕਰਕੇ ਦੇਸੀ ਘਿਓ ਖਾਣ ਵਾਲੇ ਕਹਿੰਦੇ ਜਿਹਨੂੰ ਬਲਗਮੀ ਜੁੱਸਾ ਬਲਗਮ ਵਧੀ, ਉਹਨੂੰ ਸੁਖ ਨਹੀਂ ਹੁੰਦਾ, ਸਗੋਂ ਦੁੱਖ ਖੜਾ ਹੋ ਜਾਂਦਾ ਹੈ। ਅੱਜ ਉਹ ਹੇਤ ਸੁਖ ਹੋਇਆ ਬੇਪ੍ਰੀਤਾ। ਕਿਉਂ ਮਨੁੱਖ ਨੇ ਤਾਂ ਦੇਸੀ ਘਿਓ ਖਾਇਆ ਸੀ ਸੁਖ ਵਾਸਤੇ, ਪਰ ਉਹਦਾ ਅਸਰ ਕਹਿੰਦੇ ਉਹਦੇ ਤੇ ਉਲਟਾ ਪੈ ਗਿਆ। ਗੁਣ ਤੋਂ ਰਹੇ ਉਸ ਔਗੁਣ ਕੀਤਾ। ਕਹਿੰਦੇ ਲਾਭ ਤਾਂ ਕਿੱਥੇ ਰਹਿ ਗਿਆ, ਉਹਨੇ ਔਗੁਣ ਕੀਤਾ, ਦੋਸ਼ੀ ਕੀਤਾ, ਮਾੜਾ ਅਸਰ ਕੀਤਾ ਉਸ ਤੇ। ਪਿੱਤੀ ਕੋ ਜਿਨ ਕੇਰ ਸੁਭਾਉ। ਇਸੇ ਤਰ੍ਹਾਂ ਕਹਿੰਦੇ ਜਿਨ੍ਹਾਂ ਦਾ ਗਰਮੀ ਵਾਲਾ ਸੁਭਾਅ ਹੁੰਦਾ, ਗਰਮੀ ਸ਼੍ਰੀ ਵੀ ਜ਼ਿਆਦਾ ਵਧੀ ਹੁੰਦੀ ਹੈ। ਤੇ ਕ੍ਰਿਤ ਪੀ ਕਰ ਚਾਹੇ ਪਚਾਉ। ਇਹ ਕਹਿੰਦੇ ਦੇਸੀ ਘਿਓ ਪੀ ਕੇ ਨਾ, ਤੇ ਫਿਰ ਉਹਨਾਂ ਨੂੰ ਪਚਾਇਆ, ਚੌਣ ਹਜ਼ਮ ਕਰਿਆ ਚੌਣ। ਤਿੰਨ ਕੋ ਅਤਿ ਸਾਰ ਦੁੱਖ ਹੋਏ। ਕਹਿੰਦੇ ਜਿਨ੍ਹਾਂ ਦਾ ਗਰਮੀ ਜੁੱਸਾ ਵਾਲਾ ਹੈ ਸੁਭਾਅ, ਉਹ ਜੇ ਦੇਸੀ ਘਿਓ ਪੈ ਲੈਣ, ਉਹਨਾਂ ਦੇ ਪੀ ਪਛਦਾ ਨਹੀਂ ਹੈ, ਕਹਿੰਦੇ ਉਹਨਾਂ ਨੂੰ ਦਸਤ ਲੱਗ ਜਾਂਦੇ ਹੈ। ਮਿਟਤ ਨ ਕਰੇ ਉਪਾਏ ਜ ਕੋਈ। ਇਹ ਕਹਿੰਦੇ ਸਿਆਣਾ ਬੈਰੀ ਉਪਰਾਲੇ ਹੀਲੇ ਕਰੇ, ਉਹਨਾਂ ਦੇ ਉਹ ਦਸਦੇ ਮਰੋੜੇ ਜੇ ਹਟਦੇ ਨਹੀਂ, ਹੋਰ ਲੱਗ ਜਾਂਦੇ। ਅਚੈ ਵਿਚਛਣ ਮਾਨਵ ਜੇਈ। ਪਰ ਜਿਹੜੇ ਕੋਈ ਸਿਆਣੇ ਲੋਕ ਹੈ ਉਹ ਕਿਸੇ ਢੰਗ ਨਾਲ ਕਹਿੰਦੇ ਦੇਸੀ ਘਿਓ ਖਾਂਦੇ ਹੁੰਦੇ। ਠੱਟੇ ਅਮੇਜ ਤਾਂ ਹੀ ਕੋ ਸੋਈ। ਉਹ ਕੀ ਹੈ ਵੀ ਸਿਆਣੇ ਵੀ ਦੇਸੀ ਘਿਓ ਕਿਵੇਂ ਖਾਂਦੇ, ਉਹਦੇ ਵਿੱਚ ਕਹਿੰਦੇ ਉਹ ਜਿਹੜੀ ਕੋਈ ਉਹਦੇ ਨਾਲ ਰਲਦੀ ਮਿਲਮੀ ਚੀਜ਼ ਹੈ ਉਹਨੂੰ ਉਹ ਵਿੱਚ ਮਿਲਾ ਲੈਂਦੇ ਹੁੰਦੇ। ਮਿਸ਼ਰੀ ਕੀ ਕਰ ਸੰਗ ਮਿਲਾਉਣੇ। ਉਹ ਕੀ ਹੈ ਵੀ ਜਿਹੜਾ ਸਿਆਣਾ ਪੁਰਸ਼ ਹੈ ਦੇਸੀ ਘਿਓ ਦੇ ਵਿੱਚ ਮਿਸ਼ਰੀ ਜੀ ਮਿਲਾ ਲੈਂਦਾ ਹੁੰਦਾ। ਖਾਏ ਸਾਧ ਸੋ ਪੁੰਨ ਗੁਣ ਲਾਉਣੇ। ਤਾਂ ਘਿਓ ਜਦੋਂ ਮਿਸ਼ਰੀ ਪਾਤੀ ਮਿੱਠਾ ਹੋ ਜਾਂਦਾ, ਫਿਰ ਸਵਾਦ ਨਾਲ ਕਹਿੰਦੇ ਉਹ ਛਕਦਾ ਹੈ ਤੇ ਬੜਾ ਸੁੰਦਰ ਕਹਿੰਦੇ ਉਹ, ਫਿਰ ਉਹਦਾ ਗੁਣ ਹੁੰਦਾ, ਲਾਭ ਹੁੰਦਾ ਉਸਨੂੰ। ਤੈਸੇ ਸੁਣ ਹੋ ਗਿਆਨ ਕੀ ਚਾਲੀ। ਇਹ ਕਹਿੰਦੇ ਜਿਹੜਾ ਬ੍ਰਹਮ ਗਿਆਨ ਉਹਦੀ ਰੀਤੀ ਵੀ ਸੁਣ ਲਓ, ਇਹ ਵੀ ਦੇਸੀ ਘਿਓ ਵਰਗਾ ਹੀ ਹੈ, ਬੜਾ ਤਾਕਤ ਵਾਲਾ। ਪਾਏ ਰੀਤ ਜਿਸ ਹੋਤ ਕੁਢਾਲੀ। ਹਾਂ, ਜਿਸ ਨੂੰ ਕਹਿੰਦੇ ਪਾ ਕੇ ਕਹਿੰਦੇ ਹੋਰੀ ਰੀਤੀ ਭੈੜੀ ਹੋ ਜਾਂਦੀ ਹੈ। ਬ੍ਰਹਮ ਗਿਆਨ ਪ੍ਰਾਪਤ ਕਰਕੇ ਕਈਆਂ ਨੂੰ ਕਹਿੰਦੇ ਮਾੜਾ ਅਸਰ ਕਰਦਾ। ਜਿਨ ਕੋ ਕਫ ਹੰਕਾਰ ਕਨੇ ਤੇਰਾ ਜਿਨ੍ਹਾਂ ਨੂੰ ਕਹਿੰਦੇ ਪਹਿਲਾਂ ਹੀ ਕਹਿੰਦੇ ਹੰਕਾਰ ਰੂਪੀ ਬਲਗਮ ਵਧੀ ਹੈ, ਪਹਿਲਾਂ ਹੀ ਬੜਾ ਹੰਕਾਰ ਆ ਵੀ ਸਾਡੇ ਵਰਗਾ ਕੋਈ ਹੈ ਨਹੀਂ ਦੁਨੀਆ ਵਿੱਚ ਬਾਬਾ। ਸੁਣ ਤਾਂ ਗਿਆਨ ਤਿੰਨ ਵਧਾ ਵਧੇ, ਜਿਹਨਾਂ ਉਹਨੂੰ ਬ੍ਰਹਮ ਗਿਆਨ ਦੇ ਬਚਨ ਸੁਣ ਕੇ ਹੋਰ ਹੰਕਾਰ ਵਧ ਜਾਂਦਾ, ਹੋਰ ਬਲਗਮ ਵਧ ਜਾਂਦੀ, ਹੋਰ ਹੰਕਾਰੀ ਹੋ ਜਾਂਦਾ ਵੀ ਸਾਡੇ ਵਰਗਾ ਤਾਂ ਹੁਣ ਰੱਬ ਵੀ ਹੈ ਨਹੀਂ। ਸਭ ਤਾਂ ਊਚ ਆਪ ਕੋ ਜਾਣ, ਉਹ ਕਹਿੰਦੇ ਸਾਰਿਆਂ ਨਾਲੋਂ ਆਪਣੇ ਆਪ ਤੋਂ ਹੀ ਕਹਿੰਦੇ ਉੱਚਾ ਜਾਣਦਾ ਵੀ ਮੇਰੇ ਤੋਂ ਨਹੀਂ ਹੋਰ ਕੋਈ ਹੈਗਾ, ਅਸੀਂ ਪੂਰਨ ਬ੍ਰਹਮ ਗਿਆਨੀ ਆ, ਪਰਮ ਸੰਤਾਂ ਜੀ। ਅਨਕ ਪਖੰਡਨ ਕੀ ਬਿਦ ਠਾਨ, ਜਿਵੇਂ ਲੋਕ ਬਹੁਤੇ ਮਗਰ ਲੱਗਣਾ ਕਹਿੰਦੇ ਹੋਰ ਅਨੇਕਾਂ ਤਰ੍ਹਾਂ ਦੇ ਅੱਡਾ ਪਖੰਡ ਜੇ ਕਰਦਾ, ਪਖਾਵੇ ਜੇ ਕਰਦਾ ਉਹ ਫਿਰ ਭਗਤ ਭਾਉ ਤਜ ਨਿਵੈ ਨਕਾਹੂ, ਇੰਨਾ ਹੰਕਾਰੀ ਹੋ ਜਾਂਦਾ ਕਹਿੰਦੇ ਪ੍ਰੇਮਾ ਭਗਤੀ ਵੀ ਛੱਡ ਦਿੰਦਾ ਤੇ ਕਿਸੇ ਅੱਗੇ ਝੁਕਦਾ ਨੀ, ਆਕੜ ਕੰਨਾ ਬਣ ਜਾਂਦਾ। ਛਾਤੀ ਰੋਗ ਬੋਝ ਹੋਏ ਤਾਹੂ, ਇਸ ਤਰ੍ਹਾਂ ਜਿਵੇਂ ਕਹਿੰਦੇ ਦੇਸੀ ਘਿਓ ਖਾ ਕੇ ਬਲਗਮ ਵਾਲੇ ਨੂੰ ਛਾਤੀ ਬੋਝ ਹੁੰਦੀ, ਛਾਤੀ ਭਾਰੀ ਹੋ ਜਾਂਦੀ, ਇਸ ਤਰ੍ਹਾਂ ਕਹਿੰਦੇ ਉਹਨੂੰ ਵੀ ਉਹ ਛਾਤੀ ਭਾਰੀ ਹੋ ਜਾਂਦੀ, ਹੋਰ ਹੰਕਾਰ ਬਹੁਤ ਵੱਧ ਜਾਂਦਾ ਹੈ। ਜਨਮ ਮਰਨ ਕੀ ਪੀਰਾ ਪਾਈ, ਜਿਵੇਂ ਕਹਿੰਦੇ ਦੇਸੀ ਘਿਓ ਖਾ ਕੇ ਦੂਜਾ ਉਹ ਬਲਗਮ ਜਿਸੇ ਵਾਲਾ ਦੁਖੀ ਹੁੰਦਾ, ਇਸ ਤਰ੍ਹਾਂ ਹੰਕਾਰੀ ਪੁਰਸ਼ ਵੀ ਬ੍ਰਹਮ ਗਿਆਨ ਪ੍ਰਾਪਤ ਕਰਕੇ ਕਹਿੰਦੇ ਜਨਮ ਮਰਨ ਦੀ ਪੀੜਾ ਪਾਉਂਦਾ, ਉਹਨੂੰ ਜੰਮਣ ਮਰਨ ਦੀ ਤਕਲੀਫ ਹੋ ਜਾਂਦੀ, ਰੋ ਖੜਾ ਹੋ ਜਾਂਦਾ, ਜੰਮਣ ਮਰਨ ਵਿੱਚ ਹੀ ਆਉਂਦਾ ਹੰਕਾਰੀ, ਹੰਕਾਰ ਮੋਏ ਸੇ ਵਿਗਤੀ ਗਏ, ਮਰ ਜਨਮੈ ਫਿਰ ਆਵੈ। ਸੁਖ ਤੋਂ ਰਹਿਓ ਭਇਓ ਦੁਖਦਾਈ, ਕਹਿੰਦੇ ਉਹਨੂੰ ਜਿਹੜਾ ਬ੍ਰਹਮ ਗਿਆਨ ਰੂਪੀ ਕਿਰਤੀ ਸੁਖ ਤਾਂ ਕਿਧਰੇ ਹੋ ਗਿਆ, ਸੁਖ ਦੁਖਦਾਈ ਬਣ ਗਿਆ, ਬ੍ਰਹਮ ਗਿਆਨ ਰੂਪੀ ਕਰ ਜਨਮ ਮਰਨ ਦਾ ਉਹਨੇ ਦੁੱਖ ਖੜਾ ਕਰ ਦਿੱਤਾ ਉਸ ਹੰਕਾਰੀ ਪੁਰਸ਼ ਨੂੰ। ਪਿੱਤੀ ਬਿਸ਼ੈ ਬਾਸ਼ਨਾ ਜਾਹੇ, ਇਸੇ ਤਰ੍ਹਾਂ ਗਰਮੀ ਜੁੱਸੇ ਵਾਲਾ ਸੁਭਾਅ ਵਾਲਾ ਜਿਹੜਾ ਮਨੁੱਖ ਹੈ, ਜਿਹੜਾ ਕੋਈ ਬਹੁਤਾ ਵਿਸ਼ਿਆਂ ਵਿਕਾਰਾਂ ਵਿੱਚ ਫਸਿਆ, ਬਹੁਤਾ ਬਕਾਰੀ ਪੁਰਸ਼ ਹੈ, ਮਾਨੋ ਗਰਮੀ ਵਧੀ ਵਾਲਾ ਹੈ, ਤੇ ਸੁਣ ਕੇ ਨਿਸ਼ੰਕ ਹੋਏ ਜਾਹੀ, ਕਹਿੰਦੇ ਉਹ ਬ੍ਰਹਮ ਗਿਆਨ ਦੇ ਬਚਨ ਸੁਣ ਕੇ ਕਹਿੰਦੇ ਹੋਰ ਨਿਸ਼ੰਕ ਹੋ ਜਾਂਦਾ, ਕਹਿੰਦੇ ਵੀ ਅਸੀਂ ਹੁਣ ਬ੍ਰਹਮ ਗਿਆਨੀ ਆ, ਸਾਨੂੰ ਕੀ ਲੱਗ ਚੱਲਿਆ ਹੈ, ਵਿੱਚ ਵਿਸ਼ੇ ਕੇ ਫਸ ਕੇ ਸੋਈ, ਕਹਿੰਦੇ ਉਹ ਵਿਸ਼ਿਆਂ ਵਿਕਾਰਾਂ ਵਿੱਚ ਹੋਰ ਫਸ ਜਾਂਦਾ ਹੈ, ਪੂਰਕ ਨਰਕ ਗਮਨ ਤਿੰਨ ਹੋਈ, ਫਿਰ ਨੂੰ ਕਹਿੰਦੇ ਇਹੋ ਜਿਹੜਾ ਬ੍ਰਹਮ ਗਿਆਨ ਰੂਪੀ ਕਿਰਤ ਛੇਕਣ ਵਾਲਾ ਉਹਨੂੰ ਇਹਨੂੰ ਕਹਿੰਦੇ ਨਰਕ ਦੀ ਪ੍ਰਾਪਤੀ ਹੁੰਦੀ ਹੈ, ਬਹੁਤਾ ਬਕਾਰੀ ਜਿਹੜਾ ਉਹ ਫਿਰ ਨਰਕਾਂ ਵਿੱਚ ਜਾ ਡਿੱਗਦਾ ਹੈ। ਵਿਸ਼ਿਆਂ ਵਿਖੇ ਪਰਿਵਰਤਨ ਜੋਈ, ਜਿਹੜਾ ਵਿਸ਼ਿਆਂ ਵਿੱਚ ਕਹਿੰਦੇ ਜ਼ਿਆਦਾ ਪ੍ਰਵਿਰਤ ਹੋ ਜਾਣਾ, ਵਿਸ਼ਿਆਂ ਵਿੱਚ ਜ਼ਿਆਦਾ ਲੱਗ ਜਾਣਾ ਹੈ, ਅਤੀਸਾਰ ਇਹ ਖਰੋ ਦੁਖੋਈ, ਇਹ ਕਹਿੰਦੇ ਬਹੁਤਾ ਅਸੀਂ ਸਾਰ ਲੱਗ ਜਾਣਾ, ਬਹੁਤ ਕਹਿੰਦੇ ਤੰਗੋ ਤਕੜਾ ਹੀ ਦੁਖਦਾਈ ਉਹਦੇ ਲਈ ਹੁੰਦਾ ਹੈ। ਤਾਤੇ ਮਿਸ਼ਰੀ ਭਗਤ ਸੰਜੂਤੀ, ਇਸ ਕਰਕੇ ਵੀ ਜਿਹੜਾ ਬ੍ਰਹਮ ਗਿਆਨ ਰੂਪੀ ਕਿਰਤ ਹੈ ਇਹਨੂੰ ਕਹਿੰਦੇ ਜਿਹੜੀ ਵਾਹਿਗੁਰੂ ਦੀ ਪ੍ਰੇਮਾ ਭਗਤੀ ਇਹ ਮਿਸ਼ਰੀ ਮਿਲਾਉਣੀ ਇਸ ਵਿੱਚ, ਲਖ ਹੈ ਗਿਆਨ ਤਿੰਨ ਕੀ ਮਤ ਪੂਤੀ, ਜਿਹਨਾਂ ਦੀ ਕਹਿੰਦੇ ਬੁੱਧੀ ਪਵਿੱਤਰ ਹੈ ਉਹ ਕਹਿੰਦੇ ਇਸ ਤਰ੍ਹਾਂ ਬ੍ਰਹਮ ਗਿਆਨ ਜਿਹੜਾ ਜਾਣਦੇ ਹੈ ਭਗਤੀ ਰੂਪੀ ਮਿਸ਼ਰੀ ਦੇ ਨਾਲ ਮਿਲਾ ਕੇ ਇਹਨੂੰ ਧਾਰਦੇ ਹਨ, ਨਿਸ਼ਚਾ ਹਿਰਦੇ ਗਿਆਨ ਕੋ ਧਰਹੀ, ਹਾਂ ਆਪਣੇ ਹਿਰਦੇ ਵਿੱਚ ਬ੍ਰਹਮ ਗਿਆਨ ਦਾ ਪੱਕਾ ਭਰੋਸਾ ਧਿਆਨ ਵੀ ਮੇਰਾ ਆਤਮਾ ਬ੍ਰਹਮ ਸਰੂਪ ਹੈ ਇਸੇ ਸਮਝਣਾ ਹੈ, ਸਾਨੂੰ ਟੋਪੇ ਸਨ ਕੱਪੜੇ ਜੁੱਤੇ ਸੁਣੇ ਖੁਦਾ ਬਣ ਕੇ ਨਹੀਂ ਬਹਿਣਾ, ਭਾਉ ਭਗਤ ਬਾਹਰ ਸ਼ੁਭ ਕਰਹੀ, ਹਾਂ ਬਾਹਰੋਂ ਕਹਿੰਦੇ ਪ੍ਰੇਮਾ ਭਗਤੀ ਦੇ ਜਿਹੜੇ ਚੰਗੇ ਬਚਨ ਕਰਨੇ ਆ ਵੀ ਮੈਂ ਤਾਂ ਗੁਰਮੁਖੋ ਵਾਹਿਗੁਰੂ ਦਾ ਦਾਸ ਹੈ, ਤੁਹਾਡੇ ਸੇਵ ਦਾਸਾਂ ਦਾ ਵੀ ਦਾਸ ਹਾਂ ਜੀ, ਮੈਂ ਕੁਝ ਨਹੀਂ ਹਾਂ ਜੀ, ਤਿੰਨ ਕੋ ਦੁੱਖ ਨਾ ਲਾਗੇ ਕੋਈ, ਕਹਿੰਦੇ ਇਸ ਤਰ੍ਹਾਂ ਜਿਹੜਾ ਕੋਈ ਮੁੱਖੋਂ ਪ੍ਰੇਮਾ ਭਗਤੀ ਬਚਨ ਕਰਦਾ ਨਾ ਇਹ ਫਿਰ ਬ੍ਰਹਮ ਗਿਆਨ ਜਿੰਨਾ ਮਰਜ਼ੀ ਸ਼ਕਲ ਜਿੰਨਾ ਮਰਜ਼ੀ ਬ੍ਰਹਮ ਗਿਆਨ ਉਹਨੂੰ ਕੋਈ ਦੁੱਖ ਤਕਲੀਫ ਨਹੀਂ ਕੋਈ ਔਖਾ ਨਹੀਂ ਹੁੰਦਾ ਹੈ, ਜਿਹੜਾ ਇਸ ਤਰ੍ਹਾਂ ਬਣ ਬਣ ਬਹਿੰਦਾ ਹੈ ਫਿਰ ਉਹਨੂੰ ਤਕਲੀਫ ਹੁੰਦੀ ਹੈ, ਜੇ ਉਹ ਜਿਹੜਾ ਬੁੱਧੂ ਸ਼ਾਹ ਫਕੀਰ ਹੋਇਆ ਹੈ ਇਹ ਜਦੋਂ ਇਹਨੂੰ ਪੂਰਨ ਹੋ ਗਿਆ ਗਿਆਨ ਅਤੇ ਉਹ ਸਵੇਰੇ ਆਪਣੇ ਉਹ ਜਿਹੜਾ ਗੁਰੂ ਸੀ ਉਹਨੂੰ ਕਹਿਣ ਲੱਗਿਆ ਵੀ ਮਹਾਰਾਜ ਹੁਣ ਮੈਂ ਆਪਣਾ ਜ਼ਿੰਦਗੀ ਦਾ ਸਮਾਂ ਕਿਵੇਂ ਬਤੀਤ ਕਰਾਂ ਅਤੇ ਜਿਸ ਕਰਕੇ ਮੈਂ ਸਦਾ ਸੁਖੀ ਰਹਾਂ। ਉਹ ਕਹਿਣ ਲੱਗਾ ਵੀ ਤੂੰ ਬਣ ਕੇ ਨਾ ਕੁਝ ਬੈਠੀ, ਫਿਰ ਸਦਾ ਸੁਖੀ ਰਹੇਗਾ। ਜੇ ਬਣ ਕੇ ਬਹਿ ਗਿਆ ਫਿਰ ਬਈ ਔਖਾ ਹੋਏਗਾ। ਉਸ ਵੇਲੇ ਕਹਿੰਦਾ ਵੀ ਚੰਗਾ, ਮੈਂ ਕਿਸੇ ਸਥਾਨ ਤੇ ਕੋਈ ਪੂਜਨੀ ਸਤਿਕਾਰਯੋਗ ਨਹੀਂ ਬਣ ਕੇ ਬਹਿੰਦਾ, ਕਿਸੇ ਦਰਖਤ ਦੇ ਹੇਠਾਂ ਬੈਠ ਜਾਵਾਂਗਾ। ਕਹਿੰਦੇ ਬਸ ਭਾਵਾਂ ਉੱਥੇ ਵੀ ਬੈਠੇ ਪਰ ਉੱਥੇ ਬਣੀ ਨਾ ਕੁਛ, ਫਿਰ ਨਹੀਂ ਤੈਨੂੰ ਕੋਈ ਤਕਲੀਫ। ਜੇ ਉੱਥੇ ਵੀ ਬਣ ਗਿਆ ਨਾ ਤੇ ਫਿਰ ਉੱਥੇ ਵੀ ਔਖਾ, ਭਾਵੇਂ ਦਰਖਤ ਹੇਠਾਂ ਹੀ ਬੈਠੇ ਬਣ ਕੇ ਬਣੀ ਨਾ। ਉਸ ਵੇਲੇ ਉਹ ਦਰਖਤ ਹੇਠ ਬੈਠਾ ਹੈ ਤੇ ਕੋਈ ਆਇਆ, ਪੁੱਛ ਪੜਤਾਲ ਕੀਤੀ ਹੈ ਵੀ ਤੁਸੀਂ ਕੌਣ ਹੋ ਜੀ? ਕਹਿੰਦਾ ਵੀ ਮੈਂ ਆਪ ਸ਼ਾਹ ਹਾਂ ਅਤੇ ਫਕੀਰ ਹਾਂ ਜੀ। ਉਹ ਕਹਿੰਦੇ ਦੇਖੋ ਬੈਠਾ ਦਰਖਤ ਹੇਠ ਹੈ, ਨੰਗ ਮਲੰਗ ਹੈ, ਆਪਣੇ ਆਪ ਨੂੰ ਨਾਲੇ ਤਾਂ ਫਕੀਰ ਕਹਿੰਦਾ ਨਾਲੇ ਕਹਿੰਦਾ ਸ਼ਾਹ ਪਾਤਸ਼ਾਹ। ਮਾਰੋ ਇਹਦੇ ਜੁੱਤੀਆਂ, ਉਹਨਾਂ ਨੇ ਘੁੱਟ ਪੀਤੀ ਹੋਈ, ਚੰਗਾ ਖੜਕਾਇਆ, ਨਾਲੇ ਪਾਤਸ਼ਾਹ ਬਣਦਾ ਨਾਲੇ ਫਕੀਰ ਬਣਦਾ। ਉਹ ਜਦੋਂ ਕੁੱਟਿਆ ਮਾਰਿਆ ਫਿਰ ਗੁਰੂ ਕੋਲ ਆ ਗਿਆ। ਇਹ ਕਹਿੰਦਾ ਮਾਰਿਆ ਵੀ ਤੁਸੀਂ ਕਹਿੰਦੇ ਵੀ ਬਣ ਕੇ ਨਾ ਬੈਠੀ, ਤੇ ਮੈਂ ਨਹੀਂ ਬਣ ਕੇ ਦਰਖਤ ਹੇਠ ਬੈਠਾ ਮਹਾਰਾਜ, ਫਿਰ ਵੀ ਚਾਟਾ ਸ਼ਿਕਾਇਤ ਆ ਤੇ ਦੱਸੋ ਮਹਾਰਾਜ। ਕਹਿੰਦੇ ਵੀ ਬੋਲਿਆ ਕੋਈ ਨਾ ਕੁਝ ਬਣਿਆ ਹੋਊਗਾ। ਕਹਿੰਦੇ ਮਹਾਰਾਜ ਮੈਂ ਤਾਂ ਦਰਖਤ ਹੇਠ ਬੈਠਾ ਸੀ। ਕਹਿੰਦੇ ਜ਼ਬਾਨ ਕਰਕੇ ਬੋਲਿਆ ਕੋਈ ਇਹੋ ਜਿਹਾ ਬਚਨ ਮਨੋ? ਜਿਹੜੇ ਗੁਰੂ ਸੀ ਤ੍ਰਿਕਾਲ ਦਾਸ ਸੀ ਉਹਨੇ ਸਮਝਦੇ ਸੀ ਵੀ ਇਹਨੇ ਪਕਾਈ ਮਾਰੀ ਹੋਣੀ। ਕਹਿੰਦੇ ਮਹਾਰਾਜ ਨਹੀਂ ਮੈਂ ਤਾਂ ਕੋਈ ਇਹੋ ਜਿਹਾ ਬਚਨ ਨਹੀਂ। ਕਹਿੰਦੇ ਜਦੋਂ ਉਹਨਾਂ ਨੇ ਪੁੱਛਿਆ ਸੀ ਤੈਨੂੰ ਕੀ ਪੁੱਛਿਆ, ਉਹਨਾਂ ਨੇ ਕਿਹਾ ਕਹਿੰਦੇ ਮਹਾਰਾਜ ਤੂੰ ਵੀ ਕੌਣ ਹੈ? ਕਹਿੰਦੇ ਫਿਰ ਤੂੰ ਕੀ ਜਵਾਬ ਦਿੱਤਾ? ਮੈਂ ਕਿਹਾ ਜੀ ਮੈਂ ਬੁੱਲੇ ਸ਼ਾਹ ਫਕੀਰ। ਕਹਿੰਦੇ ਫਿਰ ਤਾਂ ਤੇਰੇ ਪੈਣੀਆਂ ਹੀ ਸੀ, ਨਾਲੇ ਤੂੰ ਸ਼ਾਹ ਬਣ ਗਿਆ ਨਾਲੇ ਫਕੀਰ ਬਣ ਗਿਆ, ਦੋ ਪੂਛਾਂ ਲਾ ਲਈਆਂ ਤੂੰ ਇਹ ਬੁੱਲਿਆ। ਕਹਿੰਦੇ ਫੇਰ ਜੀ ਕਹਿੰਦੇ ਇਹ ਨਹੀਂ ਫਕੀਰ ਨਹੀਂ ਕਹਿਣਾ ਤੇ ਸ਼ਾਹ ਪਾਤਸ਼ਾਹ ਨਹੀਂ ਕਹਿਣਾ, ਉਹੀ ਕਹਿਣਾ ਬੁੱਲਾ ਕੱਲਾ, ਫੇਰ ਨਹੀਂ ਤੇਰੇ ਜੇ ਪੁੱਛਾਂ ਲਾਏਗੇ ਫਿਰ ਫਿਰ ਉੱਥੇ ਜਾ ਬੈਠਾ। ਉਹ ਵਾਪਸ ਫੇਰ ਆਏ ਜਦੋਂ ਦੇਖਿਆ ਵੀ ਇਹਨੂੰ ਚਾਟਾ ਦਾ ਸ਼ਿਕਾਇਆ ਸੀ, ਫਿਰ ਇੱਥੇ ਬੈਠਾ ਤੇ ਫਿਰ ਪੁੱਛ ਲਿਆ ਤੂੰ ਕੌਣ ਹੈ? ਫਿਰ ਉਹ ਗੁਰੂ ਨੇ ਸਿਖਾਈ ਸੀ ਜੋਤੀ ਦਲੀਲ ਦੱਸੀ ਸੀ, ਪੁੱਛੇ ਗੁਰ ਤੇ ਸਭ ਸਿਰ ਗਿਆਨ ਤੇ ਜਦ ਐਵੇਂ ਤਾਂ ਨਹੀਂ ਕਿਹਾ ਵੀ ਗੁਰੂ ਕੋਲੋਂ ਸਾਲ ਵਿੱਚੋਂ ਕਹਿੰਦੇ ਭਾਵੇਂ ਗਿਆਨਵਾਨ ਵੀ ਹੋਵੇ ਫਿਰ ਵੀ ਸੰਗੀ ਸਿੱਖਿਆ ਪੁੱਛਦਾ ਰਹੇ, ਇਉਂ ਨਾ ਕਹੇ ਹੁਣ ਤਾਂ ਮੈਂ ਪੂਰਾ ਬ੍ਰਹਮ ਗਿਆਨੀ ਹੈ। ਉਹ ਜਦੋਂ ਆ ਕੇ ਪੁੱਛ ਪੜਤਾਲ ਪਹਿਲਾਂ ਤਾਂ ਬੋਲੇ ਨਹੀਂ, ਫਿਰ ਉਹ ਕਹਿੰਦੇ ਉਹ ਦੱਸ ਬੋਲ ਕੇ। ਫਿਰ ਇਹ ਕਹਿਣ ਲੱਗਿਆ ਬੋਲਿਆ ਮੈਂ ਕੀ ਜਾਣਾ ਮੈਂ ਕੌਣ, ਆਹ ਲਫ਼ਜ਼ ਬੋਲੇ। ਕਹਿੰਦੇ ਛੱਡੋ ਮਹਾਂਮੂਰਖ ਕਮਲਾ, ਇਹਨੂੰ ਪਤਾ ਹੀ ਨਹੀਂ ਹੈ ਵੀ ਮੈਂ ਕੌਣ ਹੈ, ਬੰਦਾ ਹੀ ਹੈ ਤੂੰ, ਹੋਰ ਬਹੁ ਡੰਗਰ ਥੋੜ੍ਹਾ ਕੀੜਾ ਮਕੌੜਾ ਹੈ, ਬੰਦਾ ਹੀ ਹੈ ਪੁੱਛਦਾ ਕਮਲਾ ਮੈਂ ਕੀ ਜਾਣਦਾ ਵੀ ਮੈਂ ਕੌਣ ਹੈ, ਵੀ ਆਪਣੇ ਆਪ ਨੂੰ ਕਿਸੇ ਨੂੰ ਪਤਾ ਨਹੀਂ ਹੁੰਦਾ ਵੀ ਮੈਂ ਕੌਣ ਹੈ, ਪਤਾ ਹੈ ਸਭ ਕੁਛ, ਮਹਾਂਮੂਰਖ ਬੰਦਾ ਛੱਡੋ ਇਹਨੂੰ ਕਿਹੜੀ ਗੱਲ। ਆ ਕੇ ਗੁਰੂ ਦੇ ਚਰਨੀ ਪੈ ਗਏ, ਕਹਿੰਦਾ ਮਹਾਰਾਜ ਤਾਂ ਵਧੀਆ ਜੁਗਤੀ ਦੱਸੀ ਤੁਸੀਂ। ਕਹਿੰਦੇ ਬਸ ਜਿੱਦਣ ਬਣੇਗਾ ਉਦਣ ਪੈਣਗੀਆਂ, ਜਿੱਦਣ ਨਾ ਬਣਿਆ ਉਦਣ ਤੈਨੂੰ ਕੁਛ ਨਹੀਂ ਕਰਦਾ, ਜਿੱਥੇ ਮਰਜ਼ੀ ਫਿਰੀ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਕਹਿੰਦੇ ਵੀ ਇਹ ਲੈਣਾ ਜੀ ਕੁਝ ਬਣ ਕੇ ਨਹੀਂ ਬਹਿਣਾ ਹੈ, ਆਪਣੇ ਆਪ ਨੂੰ ਜਣਾਉਣਾ ਨਹੀਂ ਵੀ ਅਸੀਂ ਬ੍ਰਹਮ ਗਿਆਨੀ, ਅਸੀਂ ਤੱਤ ਵੇਤੇ, ਅਸੀਂ ਹੁਣ ਪਰਮ ਸੰਤਾਂ ਜੀ। ਜਦੋਂ ਬਣੇਗਾ ਉਸ ਵੇਲੇ ਤਕਲੀਫ ਆਵੇਗੀ, ਇਹ ਕਲਯੁਗ ਦੇ ਸਮੇਂ ਵਿੱਚ ਇਹ ਗੁਰਮਤ ਹੈ। ਕਹੋ ਨਾਨਕ ਹਉ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ। ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿਧਾਂਤ ਹੈ। ਜੇਤਾ ਸੁਮੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ, ਦਇਆ ਕਰੋ ਕਸ਼ਮੀਰ ਵਾਵਰ ਡੁੱਬਦੇ ਪੱਥਰ ਤਾਰੇ। ਪਰੇ ਗੁਰੂ ਨਾਨਕ ਦੇ ਮਹਾਰਾਜ ਸਿੱਖੀ ਨੂੰ ਧਾਰ ਕੇ ਜਿਹੜੇ ਇਹ ਬਚਨ ਹੈ ਇਹ ਗੁਰਮੁਖ ਸਿਧਾਂਤ ਦੇ ਲਹਿਜੇ, ਇਹਨਾਂ ਨੂੰ ਭੁਲਾ ਦਿੰਦਾ ਮਨੁੱਖ ਤੇ ਬਣ ਬਣ ਪੈਂਦਾ, ਜਿਸ ਕਰਕੇ ਵੀ ਚਰਨ ਦਾਸੀਆਂ ਪੈਂਦੀਆਂ ਹਨ। ਸੁਖ ਭਾ ਪਹੁੰਚ ਪਰਮ ਪਦ ਹੋਈ, ਇਸ ਤਰ੍ਹਾਂ ਕਹਿੰਦੇ ਉਹਨੂੰ ਬੜਾ ਭਾਰੀ ਸੁਖ ਹੁੰਦਾ ਜੋ ਬਣ ਕੇ ਨੀ ਬਹਿੰਦਾ ਹੈ। ਪ੍ਰੇਮ ਨਾਲ ਭਗਤੀ ਕਹਿੰਦਾ, ਦਾਸਾਂ ਦਾ ਦਾਸ ਕਹਿੰਦਾ, ਸਭ ਤੋਂ ਉੱਚੀ ਪਦਵੀ ਉਸ ਨੂੰ ਪ੍ਰਾਪਤ ਹੁੰਦੀ ਹੈ। ਇਹ ਸਿਧਾਂਤ ਸਭਨ ਤੇ ਨੀਕਾ, ਇਹ ਵੀ ਲੈਣਾ ਜਿਹੜਾ ਸਿਧਾਂਤ ਸਾਰਿਆਂ ਸਿਧਾਂਤਾਂ ਨਾਲੋਂ ਚੰਗਾ ਹੈ। ਹੋਏ ਉਧਾਰ ਜਗ ਤੇ ਜਿਉ ਜੀ ਕਾ, ਇਸ ਤਰ੍ਹਾਂ ਅੰਦਰਲੇ ਜੀ ਦਾ ਸੰਸਾਰ ਤੋਂ ਉਧਾਰ ਹੋ ਜਾਵੇਗਾ, ਇਹਦੀ ਕਲਿਆਣ ਹੋ ਜਾਏਗੀ ਅੰਦਰਲੇ ਦੀ। ਕੱਲ ਮੈਂ ਔਰ ਉਪਾਏ ਨ ਕੋਈ, ਇਹ ਲੈਣਾ ਜੀ ਕਲਯੁਗ ਦੇ ਵਿੱਚ ਹੋਰ ਕੋਈ ਉਪਰਾਲ ਲਹੀਲਾ ਕਾਮਯਾਬ ਨਹੀਂ। ਭਗਤ ਗਿਆਨ ਤੇ ਕੇਵਲ ਹੋਈ, ਭਗਤੀ ਕਰਨ ਨਾਲ ਬ੍ਰਹਮ ਗਿਆਨ ਹੋ ਜਾਂਦਾ ਹੈ, ਬ੍ਰਹਮ ਗਿਆਨ ਨਾਲ ਤੇ ਭਗਤੀ ਨਾਲ ਇਸ ਤਰ੍ਹਾਂ ਕਲਿਆਣ ਹੋ ਜਾਂਦੀ ਹੈ। ਤਿੰਨ ਕੀ ਪ੍ਰਾਪਤ ਜੇ ਨਰ ਚਾਹੇ, ਜਿਹੜੇ ਕਹਿੰਦੇ ਭਗਤੀ ਤੇ ਗਿਆਨ ਦੀ ਮਨੁੱਖ ਜਾਂ ਕੇਵਲ ਮੁਕਤੀ ਚਾਹੁੰਦੇ ਮਨੁੱਖ, ਸੋ ਸਤਸੰਗ ਖੋਜ ਜਗ ਲਹਿ, ਉਹ ਕਹਿੰਦੇ ਸੰਸਾਰ ਦੇ ਵਿੱਚੋਂ ਜਿਹੜੀ ਸਤਸੰਗਤ ਹੈ ਉਹਦੀ ਖੋਜ ਕਰ ਲੈਣ। ਹੁਣ ਸਤਸੰਗਾਂ ਤਾਂ ਬਹੁਤ ਹੈ, ਪਰ ਸਤ ਦੀ ਸੰਗਤ ਜਿੱਥੇ ਸਤ ਦੀ ਗੱਲ ਸੱਚ ਦੀ ਗੱਲ ਹੁੰਦੀ ਹੋਵੇ, ਕਈ ਤਾਂ ਆਪਣਿਆਂ ਦੀਆਂ ਹੀ ਗੱਲਾਂ ਹੁੰਦੀਆਂ, ਕਈ ਥਾਵਾਂ ਉਂਝ ਕਹਿੰਦੇ ਸਤਸੰਗਤ ਹੈ ਪਰ ਹੁੰਦੀਆਂ ਆਪਣੀਆਂ ਬ੍ਰਹਮ ਗਿਆਨ ਦੀਆਂ, ਵੀ ਸਾਡੇ ਇਹੋ ਜਿਹੇ ਹੈ, ਸਾਡੇ ਇਹੋ ਜਿਹੇ ਹੈ। ਉਹਨੂੰ ਸਰ ਨਹੀਂ, ਜਿੱਥੇ ਬਸ ਸੱਤ ਦੀ ਗੱਲ ਪਰਮੇਸ਼ਰ ਦੀ ਗੱਲ ਹੁੰਦੀ ਉਹਦਾ ਨਾਂ ਸਰਸੰਗਤ ਹੈ, ਉਹ ਕਿਤੇ ਵਿਰਲੇ ਵਿਰਲੇ ਥਾਂ ਲੱਭੀ ਜਾਂਦੀ ਹੈ। ਕਰ ਹੈ ਭਾਉ ਸੇਵਾ ਤਹਿ ਠਾਨ, ਇਹੋ ਜਿਹੀ ਸਰਸੰਗਤ ਵੀ ਜਾ ਕੇ ਕਹਿੰਦੇ ਪ੍ਰੇਮ ਕਰੇ ਤੇ ਉੱਥੇ ਸੇਵਾ ਵੀ ਕਰੇ ਮਨ ਲਾ ਕੇ। ਬਚਨ ਸੁਣੈ ਤਿੰਨ ਦੇ ਮਨ ਕੰਨ, ਉਹਨਾਂ ਦਾ ਬਚਨ ਜਿਹੜਾ ਸਤਸੰਗਤ ਵਿੱਚ ਕੋਈ ਗੁਰਮੁਖ ਪਿਆਰੇ ਕਰ ਰਹੇ, ਕਹਿੰਦੇ ਮਨ ਦੇ ਕੇ ਧਿਆਨ ਦੇ ਕੇ ਸੁਣੇ ਹਮੇਸ਼ਾ। ਕਾਮ ਕ੍ਰੋਧ ਲੋਭ ਆਦਿਕ ਬਨ ਕੋ, ਫਿਰ ਇਸੇ ਤਰ੍ਹਾਂ ਕਾਮ ਕ੍ਰੋਧ ਲੋਭ ਆਦਿਕ ਜਿਹੜਾ ਜੰਗਲ ਹੈ, ਹੈ ਸਤਸੰਗ ਕੁਠਾਰ ਕਦਨ ਕੋ, ਕਹਿੰਦੇ ਇਹ ਜੰਗਲ ਨੂੰ ਕੱਟਣ ਵਾਲਾ ਜਿਹੜੀ ਸਤਸੰਗਤ ਹੈ ਇਹ ਕੁਹਾੜੇ ਵਰਗੀ ਹੈ, ਇਹ ਕਾਮ ਕ੍ਰੋਧ ਆਦਿਕ ਜੰਗਲ ਨੂੰ ਕੱਟ ਦਿੰਦੀ ਹੈ। ਤਮ ਅਗਿਆਨ ਹੈ ਭਾਨ ਸਮਾਨਾ, ਜਿਹੜਾ ਅਗਿਆਨ ਦਾ ਹਨੇਰਾ ਇਸ ਕਹਿੰਦੇ ਉਹਦੇ ਨੂੰ ਨਾਸ਼ ਕਰਨ ਵਾਸਤੇ ਜਿਹੜੀ ਸਤਸੰਗਤ ਹੈ ਸੂਰਜ ਦੇ ਬਰਾਬਰ ਹੈ। ਵਿਸ਼ੇ ਤਪਤ ਕੋ ਛਾਏ ਮਹਾਨਾ, ਵਿਸ਼ਿਆਂ ਰੂਪੀ ਜਿਹੜੀ ਤਪਸ਼ ਹੈ ਉਹਦੇ ਨਾਲ ਤਪਿਆ ਜਿਹੜਾ ਮਨੁੱਖ ਹੈ ਉਹਨੂੰ ਕਹਿੰਦੇ ਇਹ ਸਤਸੰਗਤ ਜਿਵੇਂ ਦਰਖਤ ਦੀ ਸੰਘਣੀ ਛਾਂ ਹੁੰਦੀ ਉਹਦੇ ਤੁਲ ਹੈ। ਪੁਨ ਸਤਸੰਗ ਹੈ ਸਮ ਸਾਗਰ, ਇਸੇ ਤਰ੍ਹਾਂ ਲੈਣਾ ਜੀ ਜਿਹੜੀ ਸਤਸੰਗਤ ਹੈ ਉਹ ਤਾਂ ਸਮੁੰਦਰ ਦੇ ਸਮਾਨ ਹੈ। ਜਿਸ ਮਹਿ ਆਸ ਸੁੱਟ ਰਤਨ ਉਜਾਗਰ, ਇਹ ਸਤਸੰਗਤ ਰੂਪੀ ਸਮੁੰਦਰ ਦੇ ਵਿੱਚ ਇਹੋ ਜਿਹੇ ਸੋਹਣੇ ਸੁੰਦਰ ਰਤਨ ਹਨ ਪ੍ਰਗਟ ਹੀ। ਮੈਤਰੀ ਮੁਦਤਾ ਸਤ ਸੰਤੋਖ, ਜਿਹੜੀ ਮਿੱਤਰਤਾ ਕਰਨੀ ਇਹ ਵੀ ਇੱਕ ਰਤਨ ਹੈ, ਜਿਹੜਾ ਹਮੇਸ਼ਾ ਦੂਜਿਆਂ ਦੇ ਚੜ੍ਹਦੀ ਕਲਾ ਦੇ ਕੇ ਪ੍ਰਸੰਨ ਰਹਿਣਾ ਹੈ ਇਹ ਵੀ ਇੱਕ ਰਤਨ। ਇੱਥੋਂ ਸਤਸੰਗਤ ਵਿੱਚ ਲਾਉਣਾ, ਸੱਚ ਬੋਲਣਾ, ਸਤਪ੍ਰਤੱਗੀ ਹੋਣਾ ਇਹ ਰਤਨ ਵੀ ਸਤਸੰਗਤ ਵਿੱਚੋਂ। ਜਥਾ ਲਾਭਾ ਤਥਾ ਸੰਤੁਸ਼ਟਾ, ਇਹੋ ਜਿਹਾ ਮਿਲ ਗਿਆ ਸ਼ਖਸ ਕਾ ਕੇ ਪ੍ਰਸੰਨ ਰਹਿਣਾ ਇਹ ਗੁਣ ਵੀ, ਇਹ ਰਤਨ ਵੀ ਸਤਸੰਗਤ ਵਿੱਚੋਂ ਹੀ ਮਿਲਦਾ ਹੈ। ਕਰੁਣਾ ਸ਼ਿਮਾ ਖਾਰ ਨਹਿ ਦੁਖ, ਦੂਜੇ ਨੂੰ ਦੁਖੀ ਦੇ ਕੇ ਉਹਦੇ ਤੇ ਤਰਸ ਕਰਨ ਰਹਿ ਕਰਨਾ ਇਹ ਵੀ ਉੱਥੇ ਹੀ ਮਿਲਦਾ ਹੈ। ਸਹਾਰ ਸ਼ਕਤੀ ਆਪ ਤੋਂ ਛੋਟੇ ਨੇ ਕੋਈ ਆਪ ਲਫ਼ਜ਼ ਕਹਿ ਜਾ ਉਹਨੂੰ ਸਹਾਰ ਲੈਣਾ। ਤੇ ਇਸੇ ਤਰ੍ਹਾਂ ਕਹਿੰਦੇ ਸਮੁੰਦਰ ਦੇ ਵਿੱਚ ਕੌੜਪੁਣਾ ਹੁੰਦਾ, ਕੌੜਾਪੁਣਾ ਹੁੰਦਾ। ਇੱਧਰ ਜਿਹੜੀ ਸਤਸੰਗਤ ਰੂਪੀ ਹੈ ਇਹਦੇ ਵਿੱਚ ਕਹਿੰਦੇ ਖਾਰਪੁਣਾ ਕੋਈ ਦੋਸ਼ ਨਹੀਂ ਹੈ। ਇਸੇ ਸਤਸੰਗਤ ਵਿੱਚ ਕਹਿੰਦੇ ਕੋਈ ਇਹੋ ਜਿਹੇ ਕੌੜਾ ਲਫ਼ਜ਼ ਨਹੀਂ, ਦੁਖਦਾਈ ਨਹੀਂ, ਸੁਖਦਾਈ ਬਚਨ ਹੈ ਜਾਂ ਖਾਰ ਨਾ ਦੁੱਖ। ਉੱਧਰ ਜਿਹੜਾ ਖਾਰ ਦਾ ਦੁੱਖ ਹੁੰਦਾ, ਕੌੜੇਪੁਣਾ ਦਾ ਦੁੱਖ, ਇੱਥੇ ਜਿਹੜੇ ਕੋਈ ਸਾਧੂ ਸੰਤ ਹੈ ਕੋਈ ਥੋੜ੍ਹਾ ਬਹੁਤਾ ਤਾੜ ਕੇ ਸਮਝਾਉਣ ਵਾਸਤੇ ਕਹਿੰਦੇ ਇਹ ਸਮਝ ਲਓ ਖਾਰ ਪੁਣੇ ਦਾ ਦੁੱਖ ਹੈ। ਇਹਦੇ ਨਾਲ ਸੱਚ ਜਾ ਸੁਣ ਕੇ ਮਨੁੱਖ ਔਖਾ ਜ਼ਰੂਰ ਹੁੰਦਾ ਹੈ। ਧੀਰਜ ਗਿਆਨ ਵਿਰਾਗ ਵਿਚਾਰਾ, ਹਾਂ ਜਿਹੜਾ ਧੀਰਜ ਧਾਰਨਾ ਹੈ, ਅਡੋਰ ਰਹਿਣਾ ਹੈ, ਬ੍ਰਹਮ ਗਿਆਨ ਹੈ, ਵਿਰਾਗ ਅਪਰਾਭ ਰਹਿਣਾ ਹੈ, ਜੀਵ ਈਸ਼ਵਰੀ ਏਕਤਾ ਦੀ ਵਿਚਾਰ ਹੈ ਇਹ ਰਤਨ ਹੈ। ਭਾਉ ਭਗਤ ਭਲ ਮੋਖ ਦੁਆਰਾ, ਪ੍ਰੇਮ ਕਰਨਾ ਭਗਤੀ ਕਰਨੀ ਇਹ ਚੰਗਾ ਕਹਿੰਦੇ ਮੁਕਤੀ ਦਾ ਦਰਵਾਜ਼ਾ ਹੈ ਸਰਸੰਗਤ। ਸਮਦਮ ਯੋਗ ਆਦਿ ਜੇ ਸਭ ਹੀ, ਮਨ ਨੂੰ ਰੋਕ ਕੇ ਰੱਖਣਾ, ਇੰਦਰੀਆਂ ਨੂੰ ਕੰਟਰੋਲ ਰੱਖਣਾ, ਯੋਗ ਸਾਧਨ ਕਰਨੇ, ਇਸ ਤੋਂ ਆਦਿ ਲੈ ਕੇ ਜੋ ਸਭ ਕੁਛ ਹੈ, ਉਪਜੈ ਸਦਾ ਨਾ ਨਿਖੁੱਟੈ ਕਬ ਹੀ। ਜਿਹੜਾ ਇਹ ਸਾਰ ਸੰਗਤ ਨੂੰ ਸਮੁੰਦਰ ਵਿੱਚ ਆ ਬੈਠਦਾ, ਉੱਥੋਂ ਇਹ ਪੈਦਾ ਹੁੰਦੇ ਰਹਿੰਦੇ ਆ ਸਾਰੇ ਰਤ, ਕਦੇ ਮੁੱਕਦੇ ਨਹੀਂ ਹੈ। ਜੋ ਇਸ ਸਾਗਰ ਵਿੱਚ ਸਮਾ ਇਹ ਲੈਣਾ ਜੀ, ਜਿਹੜਾ ਇਹ ਸਾਰ ਸੰਗਤ ਰੂਪੀ ਸਮੁੰਦਰ ਵਿੱਚ ਜਾ ਸਮਾਉਂਦਾ ਜਾ ਬੈਠਦਾ ਹੈ, ਕਹੋ ਕਿਉਂ ਨ ਆਨੰਦ ਆਨੰਦ ਪਦ ਪਾਵੇ। ਮਨੁੱਖ ਕਿਉਂ ਨੀ ਆਨੰਦ ਦਾ ਪੌਦਾ ਪਾਵੇਗਾ। ਸਭ ਸਾਧਨ ਮੁਖ ਸਤ ਸੰਗ ਜੋਈ, ਸਾਰਿਆਂ ਸਾਧਨਾ ਨਾਲੋਂ ਜਿਹੜਾ ਮੁੱਖ ਸਤਸੰਗ ਸਾਧਨ ਉਹ ਸਤਸੰਗਤ ਹੀ ਹੈ ਕਲਯੁਗ ਵਿੱਚ। ਇਸ ਮਿਲਨੇ ਸਭ ਪ੍ਰਾਪਤ ਹੋਏ, ਇਹ ਸਤਸੰਗਤ ਰੂਪੀ ਸਾਧਨ ਮਿਲ ਜਾਵੇ, ਕਹਿੰਦੇ ਸਭ ਕੁਛ ਸਾਧਨ ਪ੍ਰਾਪਤ ਹੋ ਜਾਏ, ਸਾਰੇ ਸਾਧਨ ਵਿੱਚੇ ਆ ਜਾਂਦੇ ਹੈ। ਜਿਨ ਪਿੱਛੇ ਕੀਨੋ ਸਤਸੰਗ, ਪਿਛਲੇ ਸਮੇਂ ਵਿੱਚ ਵੀ ਚੰਗੀ ਸਤਸੰਗਤ ਕੀਤੀ ਹੈ। ਮੁਕਤ ਭਏ ਸੇ ਤਿੰਨ ਭਰਮ ਭੰਗਾ, ਉਹ ਪੁਰਸ਼ ਮੁਕਤ ਹੋ ਗਏ, ਉਹਨਾਂ ਦਾ ਪੰਜ ਤਰ੍ਹਾਂ ਦਾ ਭਰਮ ਭੱਜ ਗਿਆ, ਨਾਸ ਹੋ ਗਿਆ। ਜੇ ਆਪ ਪ੍ਰੀਤ ਧਾਰ ਉਰ ਕਰ ਹੈ, ਜਿਹੜੇ ਹੁਣ ਵੀ ਪ੍ਰੀਤੀ ਧਾਰ ਕੇ ਸਤਸੰਗਤ ਕਰਨਗੇ, ਨਿਹ ਸੰਸੈ ਭਵ ਸਾਗਰ ਤਰ ਹੈ, ਉਹ ਤਾਂ ਬਿਨਾਂ ਸੰਸੈ ਤੋਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਣਗੇ, ਤਰ ਜਾਣਗੇ। ਬਹੁਰ ਜੇ ਕਰ ਹੈ ਔਰ ਅਗਾਰੀ, ਮਹਾਰਾਜ ਕਹਿੰਦੇ ਫਿਰ ਜਿਹੜੇ ਅਗਲੇ ਸਮੇਂ ਵਿੱਚ ਵੀ ਇਹ ਸਤਸੰਗਤ ਕਰਨਗੇ, ਤਿੰਨ ਕੀ ਹੋਵੇ ਹੈ ਮੋਖ ਸੁਖਾਰੀ, ਉਹਨਾਂ ਦੀ ਵੀ ਕਹਿੰਦੇ ਸੌਖਿਆਂ ਮੁਕਤੀ ਹੋ ਜਾਏਗੀ। ਮਹਾਭਾਗ ਲਹਿਣੇ ਸੁਣ ਲੀਜੈ, ਇਹ ਮਹਾਨ ਭਾਗਾਂ ਵਾਲੇ ਲਹਿਣਾ ਜੀ ਸਾਡੇ ਬਚਨਾਂ ਨੂੰ ਸੁਣ ਲਈਏ, ਤਾਂ ਤੇ ਸਤਸੰਗ ਰੀਤ ਕਰੀਜੈ। ਅਸੀਂ ਵੀ ਕਹਿੰਦੇ ਸਾਡੇ ਵਾਂਗ ਜਿਹੜੀ ਸਤਸੰਗਤ ਦੀ ਮਰਯਾਦਾ ਕਰਨੀ ਹੈ, ਸਤਸੰਗਤ ਕਰਦੇ ਕਰਾਂਦੇ ਰਹਿਣਾ ਹੈ। ਭਾਉ ਭਗਤ ਕਰਨੀ ਵਿਦ ਨੀਕੀ, ਚੰਗੇ ਤਰੀਕੇ ਨਾਲ ਪ੍ਰੇਮ ਨਾਲ ਭਗਤੀ ਕਰਨੀ ਤੁਸਾਂ ਨੇ। ਹਿਰਦੇ ਗਿਆਨ ਗਤ ਹੈ ਇਸ ਜੀ ਕੀ, ਇਸ ਤਰ੍ਹਾਂ ਹਿਰਦੇ ਵਿੱਚ ਗਿਆਨ ਹੋ ਜਾਏਗਾ ਤੇ ਜੀ ਦੀ ਕਹਿੰਦੇ ਗਤੀ ਹੋ ਜਾਏਗੀ, ਅੰਦਰਲੇ ਦੀ ਕਲਿਆਣ ਹੋ ਜਾਏਗੀ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜੇ ਗੁਰਮਤ ਰੀਤੀ ਦੇ ਬਚਨ ਹੈ, ਗੁਰਮਰਯਾਦਾ ਦੇ ਬਚਨ ਸ੍ਰੀ ਲਹਿਣਾ ਜੀ ਰਾਹੀਂ ਸਾਨੂੰ ਦੱਸੇ ਵੀ ਇਹ ਤੁਸੀਂ ਧਾਰਨੇ ਹਨ, ਇਹਦੇ ਨਾਲ ਤੁਹਾਡੀ ਸਹਿਜੇ ਕਲਿਆਣ ਹੋ ਜਾਏਗੀ, ਸਹਿਜੇ ਆਨੰਦ ਸੁਖੀ ਰਹੋਗੇ। ਸੋ ਗੁਰੂ ਮਹਾਰਾਜ ਕਿਰਪਾ ਕਰਨ ਜੋ ਹੀ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸ੍ਰੀ ਲਹਿਣਾ ਜੀ ਦੁਆਰਾ ਕਹੇ ਆ ਸਾਡੇ ਮਨਾਂ ਅੰਦਰ ਵੀ ਵਸਣ ਰਸਣ, ਜਿਸ ਕਰਕੇ ਸਾਡਾ ਵੀ ਭਲਾ ਹੋ ਜਾਏ। ਮਹਾਭਾਗ ਲਹਿਣਾ ਸੁਣ ਲੀਜੈ, ਤਾਂ ਤੇ ਸਤਸੰਗ ਰੀਤ ਕਰੀਜੈ। ਭਾਉ ਭਗਤ ਕਰਨੀ ਵਿਦ ਨੀਕੀ, ਹਿਰਦੈ ਗਿਆਨ ਗਤ ਹੋਇ ਇਸ ਜੀ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਿਤ ਹੇ ਪਾਰ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਭਵੇਕ। ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਇਆ ਧਾਰ। ਹੇ ਠਾਕੁਰ ਹੋਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ, ਰੱਖੋ ਹੀ ਪਰੋਇ। ਆਏ ਪ੍ਰਭ ਸ਼ਰਣੰਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ।